ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਗੁਰੂ ਸਾਹਿਬ ਜੀਓ ਕਵ ਭਾਖਿਓ ਸੁਣੀਐ ਮਤਵੰਤੇ ਮੂਲੇ ਕੋ ਆਗਲ ਬਿਰਤੰਤੇ ਦੋਹਰਾ ਪਾਤਸ਼ਾਹ ਦਸਵੋਂ ਗੁਰੂ ਸਿੱਖਣ ਕੋ ਸੁਖਦਾਏ ਦੇਗ ਤੇਗ ਕੋ ਬਡ ਧਨੀ ਮਹਿਮਾ ਕਹੀ ਨਾ ਜਾਏ ਕਵ ਭਾਖਿਓ ਸੁਣੀਐ ਮਤਵੰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੇ ਰਾਹੀਂ ਕੋਈ ਕਿਸਮ ਗੁਰਬਾਣੀ ਦਾ ਪਾਠ ਜਾਪ ਨਿਤਨੇਮ ਹੋਇਆ ਹੈ। ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹਾਂ ਅਤੇ ਸੰਗਤ ਨੂੰ ਇਹ ਸਰਵਣ ਕਰਕੇ ਲਾਹਾ ਲੈ ਰਹੇ ਹਾਂ। ਇਸ ਤਰ੍ਹਾਂ ਆਪ ਜੀ ਜੇਹਲਮ ਜ਼ਿਲ੍ਹੇ ਵਿੱਚ ਬਾਲ ਗੁਨਾਈ ਦੇ ਟਿੱਲੇ ਇਹ ਯੋਗਾ ਵਿਆਸੀ ਪੁਰਸ਼ ਜਿਹਦਾ ਨਾਮ ਬਾਲ ਗੁਨਾਈ ਸੀ, ਇਹ ਪਹਾੜ ਦੇ ਟਿੱਲੇ ਟਿੱਬੇ 'ਤੇ ਰਹਿੰਦਾ ਸੀ, ਜਿਸ ਕਰਕੇ ਇਹ ਪਹਾੜ ਦਾ ਨਾਮ ਹੀ ਪ੍ਰਸਿੱਧ ਬਾਲ ਗੁਲਾਈ ਦਾ ਟਿੱਲਾ ਹੋ ਗਿਆ ਸੀ। ਇਹਨੂੰ ਬਖਸ਼ਿਸ਼ ਕਰਨ ਵਾਸਤੇ ਸਤਿਗੁਰੂ ਜੀ ਚਲੇ ਗਏ, ਪਰ ਇਹਦੇ ਡੇਰੇ ਵਿੱਚ ਨਹੀਂ ਗਏ ਸਨ, ਵਾਰ ਵਾਰ ਦੂਰੀ ਬੈਠੇ ਰਹੇ। ਇਸ ਵੇਲੇ ਇਸ ਨੂੰ ਪਤਾ ਚੱਲਿਆ, ਇਹਨੇ ਦੋਸਤ ਸੇਕ ਭੇਜੇ ਵੀ ਮਹਾਰਾਜ ਨੂੰ ਲੈ ਕੇ ਆਓ। ਉਹ ਆ ਕੇ ਕਹਿਣ ਲੱਗੇ ਕਿ ਮਹਾਰਾਜ ਉੱਥੇ ਡੇਰੇ ਚੱਲੋ ਜੀ, ਜਿਹੜੇ ਕੋਈ ਉਹ ਮੁਖੀ ਹਨ, ਉਹ ਆਪ ਜੀ ਨੂੰ ਬੁਲਾ ਰਹੇ। ਇਹ ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਇੱਥੇ ਹੀ ਠੀਕ ਠਾਕ ਹਾਂ, ਜਿਹੜਾ ਕੋਈ ਤਿਆਗੀ ਵਿਆਗੀ ਪੁਰਸ਼ ਹੈ, ਕਿਹੜਾ ਕੋਈ ਚੰਗੇ ਮਕਾਨ ਚੰਗੇ ਖਾਣੇ ਲੱਭਦਾ ਫਿਰੇ। ਅਤੇ ਜਿੱਥੇ ਸਮਾਂ ਇਹੋ ਜਿਹਾ ਬੀਤਿਆ ਉਹੋ ਜਿਹਾ ਬਿਤਾ ਦਿੰਦੇ ਅਸੀਂ। ਸੇਵਕ ਗਏ ਕਹਿਣ ਲੱਗੇ ਮਹਾਰਾਜ ਤਾਂ ਕਹਿੰਦੇ ਵੀ ਜਿੱਥੇ ਬੈਠਦੇ ਹਾਂ ਇਹੋ ਜਿਹਾ ਸਮਾਂ ਆਪਣੇ ਉਵੇਂ ਪੂਰਾ ਕਰ ਲੈਂਦੇ, ਕਿਤੇ ਕਿਤੇ ਮੰਦਰ ਮਕਾਨ ਲੱਭਦੇ ਫਿਰਾਂਗੇ। ਇਹ ਆਪ ਚੱਲ ਕੇ ਆਇਆ ਹੈ, ਬੇਨਤੀਆਂ ਕਰਨ ਲੱਗ ਪਿਆ, ਕਹਿੰਦੇ ਮਹਾਰਾਜ ਚੱਲੋ। ਜ਼ਿਆਦਾ ਕਹਿਣ ਤੋਂ ਫਿਰ ਮਹਾਰਾਜ ਦੇ ਅਸਥਾਨ 'ਤੇ ਆ ਗਏ। ਸੋਹਣੇ ਮਕਾਨ ਵਿੱਚ ਸੋਹਣਾ ਪਣਗ ਡਾ ਕੇ ਮਹਾਰਾਜ ਦਾ ਆਸਣ ਲਵਾਇਆ ਹੈ। ਉਦੋਂ ਬਾਅਦ ਸੁੱਖ ਆਰਾਮ ਨਾਲ ਰਾਤ ਬੀਤੀ ਹੈ। ਉਦੋਂ ਬਾਅਦ ਫਿਰ ਇਹ ਆਪਣਾ ਜਿਹੜਾ ਕੋਈ ਪਰਕਵਾਰ ਵਾਸਤੇ ਸਾਜੋ ਸਮਾਨ ਇਹਨੇ ਇਕੱਠਾ ਕੀਤਾ ਉਹ ਦਿਖਾਉਣ ਲੱਗ ਪਿਆ। ਪਹਿਲਾਂ ਘੋੜਿਆਂ ਦਾ ਤਬੇਲਾ ਜਿਹਾ ਦਿਖਾਇਆ, ਇਸੇ ਤਰ੍ਹਾਂ ਜਿਹੜਾ ਕੋਈ ਜਿੱਥੇ ਉਹ ਕੱਪੜਿਆਂ ਦੇ ਥਾਂ ਰੱਖੇ ਸੀ ਉਹ ਦਿਖਾਇਆ ਸਥਾਨ ਜਿਹਾ। ਉਹ ਦੇਖ ਦੁੱਖ ਕੇ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਰਾਜਿਆਂ ਮਹਾਰਾਜਿਆਂ ਦੀ ਲੀਲਾ ਹੁੰਦੀ, ਉਹ ਘੋੜਿਆਂ ਦੇ ਤਬੇਲੇ ਰੱਖਦੇ, ਤਰ੍ਹਾਂ ਤਰ੍ਹਾਂ ਦੇ ਕੱਪੜੇ ਜੇ ਰੱਖਦੇ, ਇਹ ਤਾਂ ਰਾਜ ਲੀਲਾ ਹੀ ਹੈ। ਇਸੇ ਤਰ੍ਹਾਂ ਜਿਹੜੇ ਮਕਾਨ ਮਕੂਨ ਜੇ ਵੀ ਰਾਜੇ ਮਹਾਰਾਜੇ ਬੜੇ ਬੜੇ ਬਣਾਉਂਦੇ ਹੁੰਦੇ ਉਹਨਾਂ ਦੀ ਹੈ। ਉਸ ਤੋਂ ਬਾਅਦ ਇਹ ਆਪਣਾ ਜਿਹੜਾ ਖਾਣਾ ਪੀਣਾ ਉਹ ਇਹਨੇ ਦਿਖਾਇਆ, ਕਹਿੰਦੇ ਮਹਾਰਾਜ ਮੈਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਨਹੀਂ ਛਕਦਾ ਹਾਂ, ਇਹ ਤਾਂ ਸਾਧੂਆਂ ਸੰਤਾਂ ਨੂੰ ਆਏ ਗਏ ਲਿਵਾਸਤੇ ਹੈ, ਮਕਾਨ ਸਭ ਕੁਛ ਘੋੜੇ ਵਸਤਰ, ਮੇਰਾ ਜਿਹੜਾ ਖਾਣਾ ਉਹ ਤਾਂ ਪਕੜੇ ਦੀ ਰੋਟੀ ਹੈ, ਅਤੇ ਇਹਦੇ ਉੱਪਰ ਸਾਗ ਪਾ ਕੇ ਮੈਂ ਥੋੜ੍ਹਾ ਬਹੁਤਾ ਛਕ ਲੈਂਦਾ ਹਾਂ। ਇਹ ਕੁਝ ਦੇਖ ਕੇ ਫਿਰ ਮਹਾਰਾਜ ਬਹੁਤ ਪ੍ਰਸੰਨ ਹੋ ਗਏ ਕਿ ਫਿਰ ਤਾਂ ਤੇਰੀ ਜਿਹੜੀ ਭਗਤੀ ਹੈ ਉਹ ਪ੍ਰਵਾਨ ਹੈ, ਤੂੰ ਪਰਉਪਕਾਰੀ ਹੈ, ਵੀ ਦੂਜਿਆਂ ਲਈ ਸਾਰਾ ਕੁਛ ਕਰਨਾ ਹੈ ਅਤੇ ਆਪਣੇ ਲਈ ਤੇਰਾ ਕੁਝ ਵੀ ਨਹੀਂ ਹੈ, ਵੀ ਤੂੰ ਧਨ ਹੈ। ਇਸ ਤਰ੍ਹਾਂ ਇਹਦੀ ਸ਼ੋਭਾ ਵਡਿਆਈ ਕੀਤੀ ਹੈ। ਫਿਰ ਕਹਿਣ ਲੱਗਿਆ ਮਹਾਰਾਜ ਉੱਥੇ ਰਾਤ ਸੁੱਖ ਨਾਲ ਰਹਿੰਦੀ ਕਿ ਇੱਥੇ ਲੰਘੀ ਹੈ? ਮਹਾਰਾਜ ਕਹਿੰਦੇ ਵੀ ਕਿੱਥੇ ਦਿਉਂਦੇ ਫਿਰਦੇ, ਜਿਹੋ ਜਿਹਾ ਸਮਾਂ ਆਪਣੇ ਆ ਕੱਟ ਲਿਆ। ਕਹਿੰਦੇ ਨਹੀਂ ਮਹਾਰਾਜ ਸੱਚ ਤੱਕ ਹੋ ਨਾ, ਵੀ ਉੱਥੇ ਰਾਤ ਠੀਕ ਲੰਘਦੀ ਕਿ ਇੱਥੇ ਰਾਤ ਠੀਕ ਲੰਘੀ? ਮਹਾਰਾਜ ਕਹਿੰਦੇ ਹਾਂ ਇੱਥੇ ਸੁੱਖ ਆਰਾਮ ਹੈ, ਉੱਥੇ ਕਾਲੀ ਘਟਾ ਆ ਰਹੀ ਸੀ, ਵੀ ਪੈ ਜਾਣਾ ਸੀ ਔਖਾ ਹੀ ਹੋਣਾ ਸੀ। ਇਹ ਕਹਿਣ ਲੱਗਿਆ ਮਹਾਰਾਜ ਇਹ ਸਭ ਕੁਛ ਮੈਂ ਆਪਣੇ ਲਈ ਨਹੀਂ ਦੂਜਿਆਂ ਲਈ ਇਹ ਸਾਰਾ ਕਰਿਆ ਹੈ, ਵੀ ਸੁੱਖ ਆਰਾਮ ਲੈਣ ਆਏ, ਅੱਗੇ ਥੱਕੇ ਵਿਸਰਾਮ ਕਰਨ, ਪੋਸ਼ਣ ਛੱਕ ਕੇ ਆਪਣੀ ਅੰਦਰਲੀ ਤ੍ਰਿਪਤੀ ਕਰਨ। ਉਹ ਗੁਰੂ ਮਹਾਰਾਜ ਇਹਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਹਨੂੰ ਹੋਰ ਉੱਚਾ ਚੁੱਕ ਕੇ ਇੱਥੋਂ ਫਿਰ ਸਿਆਲਕੋਟ ਆ ਗਏ ਸਨ। ਇੱਥੇ ਜਿਹੜਾ ਮੂਲਾ ਸੀ ਜਿਹਨੇ ਸੋਨੇ ਦਾ ਟਕਾਜਾ ਲੈ ਕੇ ਕਾਗਜ਼ 'ਚ ਲਿਖ ਕੇ ਭੇਜਤਾ ਸੀ ਵੀ ਜਿਉਣਾ ਝੂਠ ਮਰਨਾ ਸੱਚ ਹੈ, ਇਹ ਮਹਾਰਾਜ ਭਾਈ ਬਾਲਾ ਨੂੰ ਕਹਿੰਦੇ ਵੀ ਇੱਥੇ ਸਾਡਾ ਸੰਸਾਰੀ ਮਿੱਤਰ ਹੈ, ਉਹਨੂੰ ਜ਼ਰੂਰ ਮਿਲਣਾ ਹੈ। ਅਤੇ ਜਦੋਂ ਇਹਦੇ ਘਰ ਦੇ ਅੱਗੇ ਗਏ, ਘਰ ਵਾਲੀ ਸਾਹਮਣੇ ਦੇਖਣ ਲੱਗੀ ਵੀ ਉਹੀ ਆ ਗਏ ਜਿਹੜੇ ਪਹਿਲਾਂ ਮੇਰੇ ਪਤੀ ਨੂੰ ਲੈ ਗਏ ਸੀ। ਇਹਨੇ ਫਿਰ ਸਿਖਾਇਆ ਉਸਨੂੰ ਵੀ ਉਹ ਆ ਗਏ ਨੇ, ਤੈਨੂੰ ਦੇਖ ਲਿਆ, ਆਵਾਜ਼ ਮਾਰ ਲੈਣਗੇ, ਫਿਰ ਨਾਲ ਲੈ ਜਾਣਗੇ, ਤੂੰ ਅੰਦਰ ਜਾ ਕੇ ਲੁਕ ਜਾ। ਇਹ ਫਿਰ ਪਾਥੀਆਂ ਦੇ ਘੀਰੇ ਵਿੱਚ ਜਾ ਲੁਕਿਆ ਹੈ ਹਨੇਰੇ ਵਿੱਚ, ਵੀ ਪਤਾ ਨਾ ਲੱਗੇ ਪਾਸੇ ਜੇ ਹੋ ਲੁਕਿਆ ਵੀ ਘਰੇ ਤਾਂ ਤਲਾਸੀ ਹੋ ਜਾਊ, ਵੀ ਘੀਰੇ 'ਚ ਲੁਕੋ। ਇਹ ਦਿਨ ਬਾਹਰ ਆਵਾਜ਼ਾਂ ਮਾਰਨ ਲੱਗੇ, ਉਹ ਮੂਲੇ ਮੂਲੇ ਕਿੱਥੇ ਆ ਜਾ ਬਾਹਰ। ਘਰਵਾਲੀ ਕਹਿਣ ਲੱਗੀ, ਜੀ ਉਹ ਤਾਂ ਕਿਤੇ ਗਿਆ, ਇੱਥੇ ਨਹੀਂ ਹੈਗਾ ਘਰੇ ਘਰੇ। ਪਰ ਕਹਿੰਦੇ ਹੁਣ ਤਾਂ ਦਿਸਦਾ ਸੀ। ਕਹਿਣਗੇ ਨਹੀਂ ਜੀ, ਉਹ ਤਾਂ ਕਿਸੇ ਪਿੰਡ ਗਿਆ ਹੋਇਆ, ਜਾਣੀ ਲੜੀ ਨਹੀਂ ਫੜਿਆ ਵੀ ਕਿਸੇ ਪਿੰਡ। ਤਾਂ ਆਉਂਦੇ ਨੇ ਵੀ ਫਲਾਨੇ ਪਿੰਡ ਕੀ ਹੈ, ਕਹਿੰਦੇ ਕਿਸੇ ਪਿੰਡ ਗਿਆ ਹੋਇਆ। ਜਦੋਂ ਕਿਹਾ ਵੀ ਹੈ ਨਹੀਂ ਬਾਹਰ, ਕਹਿੰਦੇ ਫਿਰ ਚੰਗਾ ਵੀ ਮੂਲਿਆ, ਨਾਲ ਕਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਵੀ ਇਹ ਲਿਖ ਲਿਖ ਦਿੰਦਾ ਸੀ ਵੀ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਉਹਦੇ 'ਤੇ ਤਾਂ ਹੈ ਨਹੀਂ ਹੈ, ਉਂਝ ਵੀ ਫਸਿਆ ਪਿਆ ਇਹਦੇ ਵਿੱਚ ਹੀ। ਉਹ ਉੱਥੇ ਕਾਲਾ ਨਾਗ ਜਿਹਾ ਨਿਕਲਿਆ, ਡੰਗ ਮਾਰਤਾ, ਫਿਰ ਹਾਏ ਦਵਾਈ ਵਿੱਚੋਂ ਦਾ ਬਾਹਰ ਨੂੰ ਆਇਆ, ਫਿਰ ਘਰ ਵਾਲੀ ਨੂੰ ਲੱਗਿਆ ਚੰਗਾ ਮੰਦਾ ਕਹਿਣ, ਬੇਹੋਸ਼ ਹੋ ਗਿਆ ਹੈ। ਸਿਆਲਕੋਟ ਵਿੱਚ ਪਤਾ ਚੱਲਿਆ, ਲੋਕ ਇਕੱਠੇ ਹੋ ਗਏ, ਉਹਨਾਂ ਨੇ ਮੰਜੇ 'ਤੇ ਪਾ ਕੇ ਮਹਾਰਾਜ ਅੱਗੇ ਲਿਆ ਰੱਖਿਆ। ਕਹਿੰਦੇ ਮਹਾਰਾਜ ਭੁੱਲ ਗਲਤੀ ਹੋ ਗਈ, ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਨਹੀਂ, ਹੁਣ ਉੱਪਰੋਂ ਪਰਮੇਸ਼ਰ ਵੱਲੋਂ ਤਕੜੀ ਮਾਰ ਪੈ ਗਈ, ਹੁਣ ਨਹੀਂ ਇਹ ਜੀ ਸਕਣਾ, ਲੈ ਜਾਓ ਇਹਨੂੰ। ਕਹਿਣ ਲੱਗੇ ਮਹਾਰਾਜ ਤੁਹਾਡਾ ਆਪਣਾ ਸਿੱਖ ਸੇਵਕ ਸੀ, ਇਹਨੂੰ ਬਖਸ਼ੋ। ਮਹਾਰਾਜ ਕਹਿੰਦੇ ਚਲੋ ਤੁਸੀਂ ਹੁਣ ਬੇਨਤੀ ਕਰਨ, ਇਹ ਵੀ ਆ ਗਿਆ ਹੈ ਇੱਥੇ, ਇਸ ਜਾਮੇ ਵਿੱਚ ਨਹੀਂ, ਜਦੋਂ ਦਸਵਾਂ ਜਾਮਾ ਧਾਰਾਂਗੇ ਫਿਰ ਇਹਦੀ ਕਲਿਆਣ ਕਰ ਦਿਆਂਗੇ। ਇਹ ਬਚਨ ਰਿਹਾ। ਇਸ ਤਰ੍ਹਾਂ ਲਿਆ ਕੇ ਇਹਨੂੰ ਕਰ ਸੰਸਕਾਰ ਕਰ ਦਿੱਤਾ, ਸਾਰੀ ਮ੍ਰਿਤਕ ਜਿੱਤੀ ਕਰ ਕਰਾ ਦਿੱਤੀ। ਗੁਰੂ ਮਹਾਰਾਜ ਜੀ ਫਿਰ ਇਸ ਤੋਂ ਅੱਗੇ ਪਰਤ ਗਏ ਸਨ। ਇਹ ਸਾਰਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਦੇ ਪਾਸੋਂ ਜਦੋਂ ਸਰੋਤਿਆਂ ਨੇ ਸੁਣਿਆ, ਫਿਰ ਕਵੀ ਨੂੰ ਇਹ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਹੋਏ ਸੰਸਾਰ ਦੇ ਵਿੱਚ ਪ੍ਰਗਟ ਹੋਏ ਹੈ, ਫਿਰ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਕਿੱਥੇ ਉਧਾਰ ਕੀਤਾ, ਕਿਵੇਂ ਉਧਾਰ ਕੀਤਾ ਸੀ, ਉਹ ਪ੍ਰਸੰਗ ਵੀ ਕਵੀ ਜੀ ਸਾਨੂੰ ਸੁਣਾਓ। ਇਸ ਸਰੋਤਿਆਂ ਦੇ ਕਹਿਣ ਤੋਂ ਫਿਰ ਕਵੀ ਸੰਤੋਖ ਸਿੰਘ ਜੀ ਨੇ ਨਾਲ ਲਗਵਾਈ ਦਸਵੇਂ ਜਾਮੇ ਦਾ ਪ੍ਰਸੰਗ ਸੁਣਾ ਦਿੱਤਾ ਸੀ। ਉਹ ਅੱਜ ਇੱਥੇ ਹੁਣ ਆ ਰਿਹਾ ਹੈ, ਸ਼ੁਰੂ ਹੋ ਰਿਹਾ ਹੈ। ਜਿਵੇਂ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ ਦਾ ਉਧਾਰ ਹੋਇਆ, ਉਹ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਕਵ ਭਾਖਿਓ ਸੁਣੀਏ ਮਤਵੰਤੇ। ਹਾਂ, ਕਵੀ ਸੰਤੋਖ ਸਿੰਘ ਜੀ ਨੇ ਆਖਿਆ ਇਹ ਵੀ ਬੁੱਧੀ ਵਾਲਿਓ, ਆ ਚੰਗੀ ਅਕਲ ਵਾਲੇ ਸਰੋਤਿਓ, ਸੁਣ ਲੈਣਾ ਕਰੀਏ। ਮੂਲੇ ਕੋ ਅਗਲ ਬਿਰਤੰਤੇ। ਮੂਲੇ ਦੇ ਮਰਨ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਵੀ ਕਿਵੇਂ ਉਹਦਾ ਉਧਾਰ ਹੋਇਆ ਸੀ ਦਸਵੇਂ ਜਾਮੇ ਵਿੱਚ, ਉਹ ਤੁਹਾਨੂੰ ਅਸੀਂ ਸੁਣਾ ਦਿੰਦੇ ਹਾਂ। ਦੋਹਰਾ ਪਾਤਸ਼ਾਹ ਦਸਵੋਂ ਗੁਰੂ। ਇਹ ਵੀ ਸਰੋਤਾ ਜਨੋ, ਜਿਸ ਵੇਲੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਿੱਖਾਂ ਕੋ ਸੁਖ ਦਾਏ, ਜੋ ਆਪਣੇ ਗੁਰਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਖ ਦੇਣ ਵਾਲੇ ਹੋਏ ਹੈ। ਦੇਗ ਤੇਗ ਕੋ ਵੱਡ ਧਨੀ। ਉਹ ਵੀ ਬੜੇ ਭਾਰੀ ਦੇਗ ਦੇ ਵੀ ਮਾਲਕ, ਲੰਗਰ ਦੇ ਵੀ ਮਾਲਕ, ਧਨੀ ਤੇ ਤੇਗ ਦੇ ਚਲਾਉਣ ਵਿੱਚ ਵੀ ਧਨੀ। ਆਹ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ ਕਿਸੇ ਨੇ ਆਪਣੇ ਸਮੇਂ ਲੰਗਰ ਨਹੀਂ ਚਲਾਏ ਅਤੇ ਤੇਗ ਨਹੀਂ ਚਲਾਈ ਹੈ। ਭਾਵੇਂ ਛੇਵੇਂ ਪਾਤਸ਼ਾਹ ਨੇ ਤੇਗ ਚਲਾਈ, ਚਾਰ ਜੰਗ ਯੁੱਧ ਕੀਤੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੰਨੀ ਤੇਗ ਚਲਾਈ ਅਤੇ ਚਲਵਾਈ ਹੈ, ਇੱਥੇ 22 ਧਾਰ ਦੇ ਰਾਜੇ ਹੋਰ ਔਰੰਗਜ਼ੇਬ ਵੱਲੋਂ ਲੱਖਾਂ ਚੜ ਚੜਾਏ, ਕਿਤੇ ਚਮਕੌਰ ਸਾਹਿਬ, ਕਿਤੇ ਕਿਤੇ। ਇਸ ਤਰ੍ਹਾਂ ਵੀ ਤੇਗ ਦੇ ਵੀ ਮਾਲਕ ਹੈ, ਫਿਰ ਲੰਗਰ ਦੇ ਵੀ। ਉਹ ਤਾਂ ਹੁਣ ਹੋਲੇ ਮਹੱਲੇ 'ਤੇ ਤੁਸੀਂ ਜਾ ਕੇ ਦੇਖ ਸਕਦੇ ਲੰਗਰ ਦੇ ਮਾਲਕ ਕਿੰਨੇ ਕੁ ਹੈ, ਵੀ ਕਿੰਨੇ ਥਾਂ ਚੱਲਦੇ ਹਨ। ਅਨੰਦਪੁਰ ਤਾਂ ਵੱਖਰੇ ਆ, ਰਸਤਿਆਂ ਵਿੱਚ ਕਿੰਨੇ ਚੱਲਦੇ ਹੈ। ਹੋਰ ਵੀ ਸਾਰੇ ਜਾਮੇ ਹੋਏ ਆ, ਉਹਨਾਂ ਦੇ ਨਾਂ 'ਤੇ ਇੰਨੇ ਲੰਗਰ ਤਾਂ ਨਹੀਂ ਚੱਲਦੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਮੇਸ਼ਰ ਤੋਂ ਇਹ ਮੰਗ ਕੇ ਲਈਆਂ ਸੀ। ਦੋ ਚੀਜ਼ਾਂ ਦੇਗ ਤੇਗ ਜਗ ਮੈਂ ਤਉ ਚਲੈ ਰਾਖ ਆ ਮੋਇ ਔਰ ਨਾ ਦਲੈ। ਮਹਾਰਾਜ ਦੇਗ ਵੀ ਚੱਲੇ, ਲੰਗਰ ਵੀ ਖੁੱਲ੍ਹਾ ਚੱਲੇ ਅਤੇ ਤੇਗ ਵੀ ਪੂਰੀ। ਹੁਣ ਰੱਜ ਪੁੱਜ ਕੇ ਚਲਾਓ, ਤਿਰਪਾ ਨੂੰ ਭੁੱਖੇ ਨੇ ਕੀ ਚਲਾਉਣੀ। ਇਸ ਕਰਕੇ ਲੰਗਰ ਦਾ ਵੀ ਪੂਰਾ ਪ੍ਰਬੰਧ ਹੋਵੇ ਅਤੇ ਰਾਖ ਆ ਮੋਹੇ ਵੀ ਜਦੋਂ ਤੇਗ ਚੱਲੇ, ਤੇਗ ਦੇ ਵਿੱਚ ਕੋਈ ਨਾ ਕੋਈ ਫੱਟ ਜ਼ਖਮ ਲੱਗ ਜਾਂਦਾ ਹੈ ਅਤੇ ਸ਼ਹੀਦ ਹੋ ਜਾਂਦਾ। ਕਹਿੰਦੇ ਰਾਖ ਰਾ ਮੋਹੇ, ਪਰ ਆ ਮੇਰੀ ਰੱਖਿਆ ਕਰਨੀ, ਮੈਨੂੰ ਹੋਰ ਕੋਈ ਦਲ ਮਾਰ ਨਾ ਸਕੇ। ਇਹ ਤੀਜਾ ਵਾਰ ਪਰਮੇਸ਼ਰ ਵੀ ਮੈਨੂੰ ਕੋਈ ਮਾਰ ਮਨਾ ਸਕੇ। ਇਸ ਤਰ੍ਹਾਂ ਇਹ ਕਵੀ ਕਹਿ ਰਿਹਾ ਵੀ ਸਰੋਤਾ ਜਨੋ, ਗੁਰੂ ਗੋਬਿੰਦ ਸਿੰਘ ਸਾਹਿਬ ਲੰਗਰ ਦੇ ਵੀ ਧਨੀ ਤੇ ਤੇਗ ਵੀ ਧਨੀ ਸਨ। ਮਹਿਮਾ ਕਹੀ ਨਾ ਜਾਏ, ਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੈਥੋਂ ਤਾਂ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਚੌਪਈ ਸ੍ਰੀ ਗੋਬਿੰਦ ਸਿੰਘ ਰੁਚਿਰ ਵਿਸਾਲਾ, ਗੋਬਿੰਦ ਸਿੰਘ ਸਾਹਿਬ ਜੀ ਬਹੁਤ ਸੋਹਣੇ ਸੁਨੱਖੇ ਸੁੰਦਰ ਸਨ। ਜਬ ਹੀ ਬੈਠੇ ਤਖਤ ਕਿਰਪਾਲਾ, ਆਨੰਦਪੁਰ ਸਾਹਿਬ ਦੇ ਵਿੱਚ ਆਪ ਜੀ ਉਹ ਗੁਰਤਾ ਗੱਦੀ ਦੇ ਤਖਤ ਉੱਪਰ ਬੈਠੇ ਸਨ। ਸੰਗਤ ਕੋ ਉਧਾਰ ਬਹੁ ਕਰਹੀ, ਵੀ ਉਹ ਸ੍ਰੀ ਅਨੰਦਪੁਰ ਦੇ ਵਿੱਚ ਬੜੀਆਂ ਸੰਗਤਾਂ ਦਾ ਉਧਾਰ ਕਰਦੇ ਸਨ। ਪ੍ਰਬਲ ਤੇਜ ਦੁਸ਼ਟਨ ਕੋ ਹਰਹੀ, ਜਿਹੜੇ ਬਲ ਵਾਲੇ ਦੁਸ਼ਟ ਹੈ ਉਹਨਾਂ ਦਾ ਤੇਜ ਪ੍ਰਤਾਪ ਤਲਵਾਰ ਦੇ ਨਾਲ ਨਾਸ ਕਰੀ ਜਾਂਦੇ ਸੀ। ਕੇਸਰੀ ਚੰਦ ਵਰਗਿਆਂ ਦਾ ਹਾਥੀ, ਕੇਸਰੀ ਚੰਦ ਵਰਗਾ ਜਿਹੜਾ ਉਹ ਭੀਮ ਚੰਦ ਦਾ ਸਾਲਾ ਬੜਾ ਹੰਕਾਰੀ ਸੀ, ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਸਿਰ ਲਿਆ ਲਾ ਕੇ ਲਿਆਊਂਗਾ, ਮੈਂ ਫੜੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਜਾਂਦਾ ਹੀ ਨਹੀਂ ਤਾਂ ਫਿਰ ਮੂੰਹ ਨਹੀਂ ਦਿਖਾਊਂਗਾ। ਉਹ ਦੁਸ਼ਟਾਂ ਦਾ ਜਿਹੜਾ ਤੇਜ ਪ੍ਰਤਾਪ ਬਲ ਨਾਲ ਨਾਸ ਕਰਨ ਵਾਲੇ ਹੈ। ਅਤੇ ਵਿਗਾੜ ਕੇ ਕਿਹਾ ਮਹਾਰਾਜ ਨੇ ਵੀ ਕੋਈ ਹੈ ਐਸਾ ਖਾਲਸਾ ਪੰਥ ਸੂਰਬੀਰ ਜਿਹੜਾ ਵੀ ਉਹਦਾ ਸਿਰ ਲਾ ਕੇ ਇੱਥੇ ਲਿਆਵੇ। ਫਿਰ ਭਾਈ ਵਿਚਿੱਤਰ ਸਿੰਘ ਦਾ ਜਿਹੜਾ ਵੱਡਾ ਭਰਾ ਉਹਦੇ ਸਿੰਘ, ਉਹ ਕਹਿੰਦਾ ਮਹਾਰਾਜ ਮੈਨੂੰ ਥਾਪੜਾ ਦਿਓ, ਇਹ ਕੰਮ ਮੈਂ ਕਰੂੰਗਾ। ਉਹ ਫਤਿਹਗੜ੍ਹ ਕਿਲ੍ਹੇ ਸਾਹਿਬ ਤੋਂ ਫਿਰ ਲੈ ਕੇ ਬਰਸ਼ਾ ਜਾ, ਇੱਕ ਤਾਂ ਬਰਸ਼ਾ ਇਹਨੂੰ ਦਿੱਤਾ ਸੀ, ਇੱਕ ਇਹਨੂੰ ਦਬਖਸ਼ਿਆ ਸੀ ਮਹਾਰਾਜ ਨੇ, ਦੋ ਸੀ ਆਪ ਜੀ ਕੋਲ। ਲੈ ਕੇ ਗਿਆ ਬਸ, ਫਿਰ ਸਿੱਧਾ ਹੀ ਵੰਗਾਰਿਆ ਵੀ ਆ ਗਿਆ ਤਕੜਾ ਹੋ ਜਾ, ਜਿਹੜਾ ਤੂੰ ਕਹਿੰਦਾ ਸੀ ਨਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂਦਾ ਫੜੂੰ, ਮੈਂ ਆ ਗਿਆ ਤੇਰਾ ਪਿਓ ਲਾਲਾ ਜੋਰ। ਆਪੋ ਵਿੱਚ ਹੀ ਫਿਰ ਮੈਦਾਨੇ ਜੰਗ ਵੀ ਸ਼ੁਰੂ ਹੋ ਗਿਆ ਜੰਗ। ਐਸੀ ਕਿਰਪਾਨ ਬਾਹੀ ਹੈ, ਬਸ ਜਿਵੇਂ ਗਾਜਰ ਮੂਰੀ ਅਸੀਂ ਕੱਟ ਦਿੰਦੇ ਨਾ ਐਂ ਲਾ ਕੇ ਸਿਰ, ਅਤੇ ਜਿਹੜਾ ਮਹਾਰਾਜ ਨੇ ਬਰਸ਼ਾ ਜਾ ਕਿਰਪਾ ਜਾ ਬਖਸ਼ਿਆ ਸੀ ਉਹਦੇ ਸਿਰ ਟੰਗ ਕੇ ਫਿਰ ਮਹਾਰਾਜ ਕੋਲ ਲਿਆਇਆ, ਲਿਆ ਕੇ ਚਰਨਾਂ ਦੇ ਨੇੜੇ ਉਹ ਰੱਖ ਦਿੱਤਾ। ਮਹਾਰਾਜ ਨੇ ਫਿਰ ਜੋੜੇ ਸਮੇਤ ਹੀ ਆਪਣਾ ਪੈਰ ਜਾ ਮਾਰਿਆ, ਕਹਿੰਦੇ ਆਹ ਦੁਸ਼ਟ ਜਿਹੜਾ ਇਹ ਗੁਰੂ ਘਰ ਨੂੰ ਇਹ ਪੁੱਠਾ ਬੋਲਦਾ ਸੀ, ਇਹਨੂੰ ਇਹ ਵੀ ਫਲ ਮਿਲ ਗਿਆ, ਚੱਕੋ ਇਹਨੂੰ ਸਿੱਟੋ ਭਰੇ ਰੋੜੋ। ਇਸ ਤਰ੍ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜਾ ਦੁਸ਼ਟਾਂ ਦਾ ਤੇਜ ਪ੍ਰਤਾਪ ਬੜੇ ਬਲ ਨਾਲ ਨਾਸ ਕਰਨ ਵਾਲੇ ਹੋਏ, ਇਹ ਬੜੇ ਬੜੇ ਕੇਸਰੀ ਚੰਦ ਵਰਗੇ ਹੰਕਾਰੀਆਂ ਨੂੰ ਮਾਰਨ ਵਾਲੇ ਹੋਏ। ਇੱਕ ਬੈਸਨੋ ਸੁਣੀ ਪ੍ਰਸ਼ੰਸਾ, ਥੋੜੇ ਵਿੱਚ ਹੀ ਇਹ ਪ੍ਰਸੰਗ ਹੈ ਤਾਂ ਬਹੁਤ ਵੱਡਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪਰ ਥੋੜੇ ਵਿੱਚ ਹੀ ਇਹ ਸੰਖੇਪ ਨਾਲ ਹੀ ਕਹਿ ਰਹੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਨੰਦਪੁਰ ਤੋਂ ਜੰਗ ਯੁੱਧ ਕਰਦੇ ਹੋਏ ਚਮਕੌਰ ਦੀ ਗੜੀ ਰਾਹੀਂ ਤਾੜੀਆਂ ਮਾਰਦੇ ਫਿਰ ਇੱਧਰ ਮਾਛੀ ਵਾੜੇ ਤੋਂ ਉੱਚਦੇ ਪੀਰ ਬਣ ਕੇ ਨਿਕਲ ਕੇ ਮੁਕਤਸਰ ਚਲੇ ਗਏ, ਮੁਕਤਸਰ ਤੋਂ ਹੁੰਦੇ ਵੀ ਨਦੇੜ ਸ਼ਹਿਰ ਵਿੱਚ ਚਲੇ ਗਏ, ਜਿੱਥੇ ਬੰਦਾ ਉਹ ਬਹਾਦਰ ਮਾਧੋ ਦਾਸ ਨਾਮ ਦੇ ਵਿੱਚ ਰਹਿ ਰਿਹਾ ਸੀ। ਅੰਮ੍ਰਿਤ ਛਕਾ ਕੇ ਇਹਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਇਸ ਤਰ੍ਹਾਂ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਦੇੜ ਸ਼ਹਿਰ ਗਏ, ਜਿੱਥੇ ਆਪ ਜੀ ਨੇ ਤਪ ਅਸਥਾਨ ਆਪਣਾ ਪ੍ਰਗਟ ਕੀਤਾ, ਇੱਥੇ ਆਪਦਾ ਤੰਬੂ ਲਾਇਆ ਸੀ, ਇੱਥੇ ਕਹਿੰਦੇ ਉਹ ਆਪ ਜੀ ਦੇ ਅਸਥਾਨ ਤੇ ਇੱਕ ਜਿਹੜਾ ਵੈਸ਼ਨੋ ਮਤ ਦਾ ਧਾਰਨੀ ਸੀ ਨਾ ਸਾਧੂ, ਬਹੁਤਾ ਕਰਮਕਾਂਡੀ ਸੀ, ਉਹਨੇ ਕਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਿਮਾ ਸੁਣ ਲਈ, ਗੁਰੂ ਵੱਡੋ ਸੋਢੇ ਨ ਅਬ ਤਨ ਸ਼ਾਹ, ਸੋਢੀਆਂ ਦੀਆਂ ਸਵੰਸ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਗੁਰੂ ਆ, ਬੜੇ ਸ਼੍ਰੋਮਣੀ ਗੁਰੂ ਹੈ, ਦੇਖ ਤੇਗ ਦੇ ਮਾਲਕ ਗੁਰੂ ਹਨ, ਸ੍ਰੀ ਨਾਨਕ ਸਥਾਨ ਸੋ ਬੈਸਾ, ਵੈਸ਼ਨੋ ਸੁਣਿਆ ਵੀ ਇਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਥਾਂ ਤੇ ਬੈਠਾ ਹੋਇਆ, ਦਸਵੀਂ ਗੱਦੀ ਤੇ ਸਵਾਏ ਮਾਨ ਹੈ, ਕਰਤ ਉਧਾਰ ਦੇਤ ਉਪਦੇਸ਼ਾ, ਇਹੋ ਜਿਹਾ ਉਪਦੇਸ਼ ਦਿੰਦੇ ਆ ਜਿਹੜਾ ਕੋਈ ਕਮਾ ਲੈਂਦਾ ਉਹਦਾ ਉਧਾਰ ਹੀ ਕਰ ਦਿੰਦੇ, ਉਹਦੀ ਕਿਰਿਆਨ ਕਰ ਦਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਹੁ ਬੇਕ ਨਿਦ ਸੰਤ ਸਰੂਪਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਗਿਆਨ ਦੇ ਤਾਂ ਖਜ਼ਾਨਾ ਹੀ ਹੈ, ਉਂਜ ਵੀ ਸੰਤ ਸਰੂਪ ਹੀ ਹੈ, ਬਹੁਤ ਕੋਮਲ ਸੁਭਾਅ ਵਾਲੇ ਵੀ ਹਨ, ਅਸ ਜਬ ਮਹਿਮਾ ਸੁਣੀ ਅਨੂਪਾ, ਇਸ ਤਰ੍ਹਾਂ ਵੈਸ਼ਨੋ ਮਤ ਦੇ ਧਾਰਨੀ ਸਾਧੂ ਨੇ ਉਪਮਾ ਤੋਂ ਰਹਿਤ ਮਹਾਰਾਜ ਦੀ ਬੇਅੰਤ ਬੇਅੰਤ ਮਹਿਮਾ ਸੁਣਨਾ ਕੀਤੀ, ਦਰਸ ਹੇਤ ਚੱਲ ਕਰ ਸੋ ਆਵਾ, ਐਸਾ ਵੈਸ਼ਨੋ ਮਤ ਧਾਰਨੀ ਜਿਹੜਾ ਸਾਧੂ ਹੈ ਦਰਸ਼ਨ ਕਰਨ ਲਈ ਚੱਲ ਕੇ ਆਇਆ ਹੈ, ਅਵਲੋਕਨ ਆਚਾਰ ਲਲ ਚਾਵਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿਹੋ ਜਿਹੇ ਕਰਤੱਬੇ ਰਹਿਣੀ ਬਹਿਣੀ ਕਿਹੋ ਜੀ ਉਹਨਾਂ ਦੀ, ਇਹ ਦੇਖਣ ਵਾਸਤੇ ਚਾਹਵਾਨ ਹੋ ਕੇ ਆਇਆ ਹੈ, ਗਏ ਅਖੇਰ ਗੁਰੂ ਤੇ ਕਾਲਾ, ਜਦੋਂ ਇਹ ਆਇਆ ਨਾ ਵੈਸ਼ਨੋ ਸਾਧੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਸ਼ਿਕਾਰ ਜਿਹਾ ਦਾ ਬਹਾਨਾ ਜਿਹਾ ਬਣਾ ਕੇ ਬਾਹਰ ਨੂੰ ਗਏ ਹੋਏ ਸਨ, ਸ਼ਸਤਰ ਸਜਾਏ ਸੁਬਾਹੋ ਬਿਸਾਲਾ, ਲੰਮੀਆਂ ਬਾਹਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਉਹਨਾਂ ਨੇ ਸ਼ਸਤਰ ਸਜਾਏ ਹੈ, ਘੋੜ ਸਵਾਰੀ ਕੀਤੀ ਹੈ ਤੇ ਬਾਹਰ ਗਏ ਨੇ, ਪੂਜੈ ਮਨ ਜੋ ਵੈਸ਼ਨੋ ਜਾਈ, ਇਹ ਜਿਹੜਾ ਵੈਸ਼ਨੋ ਮਤ ਦਾ ਧਾਰਨੀ ਸਾਧੂ ਹੈ ਕਿਸੇ ਸਿੱਖ ਨੂੰ ਪੁੱਛਣ ਲੱਗਿਆ ਜਾ ਕੇ, ਸ੍ਰੀ ਵਿਵੇਕ ਨਿਧ ਹੈ ਕੇ ਥਾਏ, ਜੋ ਸਵਾਏ ਮਾਨ ਗਿਆਨ ਧਿਆਨ ਦੇ ਖਜ਼ਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਕਿਸ ਥਾਂ ਤੇ ਹਨ ਇਸ ਸਮੇਂ, ਦਰਸ਼ਨ ਕਰਨ ਮੋਰ ਅਬਿਲਾਖਾ, ਵੀ ਗੁਰਸਿੱਖਾ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਗਿਆਨ ਦੇ ਖਜ਼ਾਨਾ ਉਹਨਾਂ ਦੇ ਦਰਸ਼ਨ ਕਰਨ ਦੀ ਮੇਰੀ ਖਾਸ ਹੈ ਚਾਹਨਾ ਹੈ, ਸੁਣ ਕੇ ਇੱਕ ਸਿੱਖ ਤੇ ਸੋ ਭਾਖਾ, ਬਾਕੀ ਤਾਂ ਚੁੱਪ ਚੁੱਪ ਰਹੇ ਹੈ, ਸੁਣ ਕੇ ਇੱਕ ਸਿੱਖ ਨੇ ਇਹਨੂੰ ਕਿਹਾ ਇਸ ਤਰ੍ਹਾਂ, ਸ੍ਰੀ ਗੁਰ ਅਬ ਹੀ ਤੋ ਹੈ ਅਕਾਰੀ, ਇਹ ਸਾਧੂ ਆ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਅੱਗੇ ਅੱਗੇ ਹੀ ਭਾਵ ਤੇਰੇ ਹੁਣ ਤੋਂ ਪਹਿਲਾਂ ਹੁਣੇ ਹੀ ਗਏ ਸ਼ਿਕਾਰ ਉਜਾੜ ਮਝਾਰੀ, ਬਾਹਰ ਉਜਾੜ ਵੱਲ ਨੂੰ ਵੀ ਉਹ ਸ਼ਿਕਾਰ ਕਰਨ ਲਈ ਗਏ, ਇਉਂ ਸੁਣ ਤਰਕਤ ਭਾ ਮਨ ਮਾਹੀ, ਸੁਣ ਕੇ ਸਾਧੂ ਨੇ ਤਾਂ ਮੰਦੇ ਤਰ੍ਹਾਂ ਤਰ੍ਹਾਂ ਦੀ ਤਰਕ ਜੀ ਕੀਤੀ ਸਤਿਗੁਰੂ ਉੱਪਰ, ਕਰਨ ਉਧਾਰ ਉਚਿਤ ਇਹ ਨਾਹੀ, ਜਿਹੜੇ ਬਾਹਰ ਜਾ ਕੇ ਸ਼ਿਕਾਰ ਖੇਲਦੇ ਫਿਰਦੇ ਉਹ ਕਿੱਥੇ ਕਿਸੇ ਦਾ ਉਧਾਰ ਕਰਨ ਯੋਗ ਹੋਣਗੇ, ਗੁਰੂ ਦਯਾਹੀਨ ਜੋ ਜੀਵਨ ਮਾਰੈ, ਜਿਹੜੇ ਗੁਰੂ ਦਇਆ ਤੋਂ ਰਹਿਤ ਹੋ ਕੇ ਸ਼ਿਕਾਰ ਖੇਡ ਕੇ ਜੀਆਂ ਨੂੰ ਮਾਰਦੇ, ਸੋ ਕੈਸੇ ਕਹਿ ਜਗਤ ਉਧਾਰੈ, ਉਹ ਸਾਡੇ ਵਰਗੇ ਲੋਕਾਂ ਦਾ ਕਿਵੇਂ ਸੰਸਾਰ ਤੋਂ ਉਧਾਰ ਕਰਨਗੇ, ਸਾਨੂੰ ਕਿਵੇਂ ਮੁਕਤ ਕਰਨਗੇ, ਉਹ ਤਾਂ ਜੀਵ ਹਿੰਸਕ ਹੈ, ਤਦੇ ਅਪ ਮੈਂ ਆਇਓ ਅਬ ਚੱਲ ਕੇ, ਫਿਰ ਵੀ ਮਨ ਦੇ ਵਿੱਚ ਵਿਚਾਰਦਾ ਵੀ ਇਹਨਾਂ ਦੀ ਮਹਿਮਾ ਵਡਿਆਈ ਸੁਣ ਕੇ ਵੀ ਦੇਖ ਦੇਖਦੇ ਧਨੀ ਆ ਗਿਆਨ ਦੇ ਖਜ਼ਾਨੇ ਆ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਵੀ ਦਰਸ਼ਨ ਕਰਨ ਵਾਸਤੇ ਹੁਣ ਚੱਲ ਕੇ ਆਇਆ, ਜਾਓ ਸਦਨ ਇੱਕ ਵਾਰੀ ਮਿਲ ਕੇ, ਮਨ ਵਿੱਚ ਹੀ ਖਿਆਲ ਕਰਦਾ ਵੀ ਇੱਕ ਵਾਰੀ ਮਹਾਰਾਜ ਨੂੰ ਮਿਲ ਜੁਲ ਕੇ ਫਿਰ ਆਪਣੇ ਡੇਰੇ ਹੀ ਮੈਂ ਵਾਪਸ ਚਲਾ ਜਾਵਾਂ, ਅਸ ਵਿਚਾਰ ਕਰ ਵਹਿਰ ਪਧਾਰਾ, ਇਸ ਤਰ੍ਹਾਂ ਦਾ ਮਨ ਵਿੱਚ ਖਿਆਲ ਵਿਚਾਰ ਜਾ ਕਰਕੇ ਜਿੱਧਰ ਨੂੰ ਮਹਾਰਾਜ ਗਏ ਸੀ ਉਧਰ ਨੂੰ ਹੀ ਚਲਿਆ ਗਿਆ, ਜੇ ਮਗ ਗਮਨੇ ਮੋਖ ਉਦਾਰਾ, ਇਸ ਰਸਤੇ ਮੁਕਤੀ ਦੇ ਦਾਤੇ ਪਾਸੇ ਗਏ ਸੀ ਉਸੇ ਤਰਫ ਨੂੰ ਇਹ ਚਲਿਆ ਗਿਆ। ਕਰਤ ਅਖੇਰ ਬ੍ਰਿਤ ਤੇ ਹਿਕਾਲਾ। ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਗਿਆ ਹੈ ਤੇ ਸ਼ਿਕਾਰ ਬਿਰਤੀ ਖੇਡ ਰਹੇ ਕਰ ਰਹੇ। ਜਾਏ ਬਲੋਕੇ ਦੀਨ ਦਿਆਲਾ। ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਹੈ ਉਸਨੇ ਇਹ ਸਾਧੂ ਨੇ ਜਾ ਤੱਕੇ ਹਨ। ਨਿਕਸ ਸਸਾ ਇੱਕ ਚੱਲਿਓ ਅਗਾਰੀ। ਦੇਖ ਰਿਹਾ ਵੈਸ਼ਨੋ ਸਾਧੂ ਵੀ ਗੁਰੂ ਮਹਾਰਾਜ ਦੇ ਅੱਗੇ ਇੱਕ ਝਾੜ ਵਿੱਚੋਂ ਸਹਿਜਾ ਨਿਕਲ ਕੇ ਚੱਲਿਆ ਭਜਿਆ ਹੈ। ਛੋਡਿਓ ਤਾਂ ਕੇ ਬਾਜ ਪਿਛਾਰੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਦੇ ਪਿੱਛੇ ਕਹਿੰਦੇ ਆਪਣੇ ਹੱਥ ਤੋਂ ਬਾਜ ਛੱਡ ਦਿੱਤਾ ਹੈ। ਚੁੰਚ ਚਪੇਟ ਸਾਥ ਤੇ ਹਗੇਰਾ। ਉਹ ਬਾਜ ਨੇ ਚੰਗੀ ਤਰ੍ਹਾਂ ਕਹਿੰਦੇ ਚੁੰਝ ਦੀ ਚਪੇਟ ਜੀ ਮਾਰ ਕੇ ਨੂੰ ਸਿੱਟ ਲਿਆ ਹੈ। ਬਿਗਸੇ ਪ੍ਰਭੂ ਤਮਾਸ਼ੋ ਹੇਰਾ। ਉਹ ਕਹਿੰਦੇ ਸਹਾਜਾ ਉਹ ਚਪੇੜ ਜੀ ਮਾਰੀ ਚੁੰਝ ਨਾਲ ਲੋਟ ਪੂਰਣੀਆਂ ਖਾ ਗਿਆ ਮਹਾਰਾਜ ਬਹੁਤ ਖਿੜ ਖੜਾ ਕੇ ਅਸੀਂ ਵੀ ਹੁਣ ਸੂਤ ਆਇਆ ਹੈ। ਦੇਖ ਵੈਸ਼ਨੋ ਬਹੁ ਪਛਤਾਵਾ। ਜਿਹੜਾ ਵੈਸ਼ਨੋ ਸਾਧੂ ਸੀ ਜਦੋਂ ਮਹਾਰਾਜ ਹੱਸ ਰਹੇ ਉਹ ਵਿਚਾਰਾ ਤਰਫ ਰਿਹਾ ਲੋਟ ਪੂਣੀਆਂ ਖਾ ਰਿਹਾ ਤੇ ਬਹੁਤ ਪਛਤਾਉਣ ਲੱਗਿਆ। ਮੈਂ ਕਾਹੇ ਇਨ ਢਿੱਗ ਚੱਲ ਆਵਾ। ਇਹੋ ਮਨਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਿਸ ਵਾਸਤੇ ਚੱਲ ਗਿਆ ਆਇਆ। ਤਰਫਤ ਜੀਵ ਕੋ ਹੇਰ ਦਰਤਾ ਸਹਿਆ ਵਿਚਾਰਾ ਜੀ ਮਰਦਾ ਤਰਫਦਾ ਤੇ ਇਹ ਵੇਖ ਵੇਖ ਕੇ ਖਿੜਖੜਾ ਕੇ ਹੱਸਦੇ। ਕਹਾ ਮੁਕਤ ਹੋਵੇ ਇਨ ਪਾਸੇ। ਇਹਨਾਂ ਪਾਸੋਂ ਕਹਿੰਦੇ ਮੇਰੀ ਭਲਾ ਕਿਵੇਂ ਕਲਿਆਣ ਹੋਏ ਮੈਨੂੰ ਕਿਵੇਂ ਮੁਕਤ ਕਰਨਗੇ ਤਾਂ ਸਹੀ ਨੂੰ ਤਰਫਦੇ ਦੇਖਦੇ ਹੱਸਦੇ। ਤੇ ਮਨ ਕੀ ਲਖ ਕੈ ਜਗਨਾਥਾ। ਜਗਤ ਦੇ ਮਾਲਕ ਵੈਸ਼ਨੂੰ ਸਾਧੇ ਦੇ ਮਨ ਦੀ ਜਾਣ ਕੇ। ਸਸੇ ਸੰਗ ਛੁਆਯੋ ਨਿਜ ਹੱਥ। ਗੁਰੂ ਮਹਾਰਾਜ ਨੇ ਜਦੋਂ ਤੜਫ ਰਿਹਾ ਨਾ ਉਸ ਵੇਲੇ ਘੋੜੇ ਤੋਂ ਹੇਠਾਂ ਉਤਰ ਕੇ ਉਹ ਸਹੇ ਦੇ ਸਰੀਰ ਦੇ ਨਾਲ ਆਪਣਾ ਜਿਹੜਾ ਪਵਿੱਤਰ ਹੱਥ ਛੁਹਾ ਦਿੱਤਾ ਹੈ। ਤਤ ਛਿੰਨ ਭਇਓ ਸੋ ਦੇਵ ਸਰੂਪਾ। ਉਸੇ ਵੇਲੇ ਜਿਹੜਾ ਸਹਿ ਨਾ ਦੇਹ ਬਦਲ ਕੇ ਦੇਵਤੇ ਦਾ ਸਰੂਪ ਹੋ ਗਿਆ ਦੇਵਤਾ ਬਣ ਗਿਆ ਹੈ। ਭੂਖਨ ਅੰਗਨ ਬੀਚ ਅਨੂਪਾ। ਸਹੇ ਦੇ ਕਹਿੰਦੇ ਦੇਵ ਸਰੂਪ ਵਿੱਚ ਬਣੇ ਅੰਗਾਂ ਤੇ ਬੜੇ ਗਹਿਣੇ ਗੁਣੇ ਪਾਏ ਸੋਨੇ ਦੇ ਕੜੇ ਛਾਪਾਂ ਛੂਪਾਂ ਪਾਈਆਂ ਸਜ ਗਿਆ ਹੈ। ਬਣੀ ਰੁਚਿਰਤਾ ਕਾਮਲ ਜਾਵਾ। ਐਸੇ ਜੀ ਕਹਿੰਦੇ ਉਹ ਸਹੇਦੀ ਮਰ ਕੇ ਦੇਵ ਦੇਹੀ ਬਣੀ ਹੈ ਜਿਹਨੂੰ ਦੇਖ ਦੇਖ ਕੇ ਕਾਮਦੇਵ ਵੀ ਸ਼ਰਮਿੰਦਤ ਹੁੰਦਾ ਵੀ ਇੰਨਾ ਸੋਹਣਾ ਸੁਨੱਖਾ ਤਾਂ ਮੈਂ ਵੀ ਹੈ ਨਹੀਂ। ਉਸਤਤ ਕਰਕੇ ਉਰਦ ਸਿਧਾਵਾ। ਕਹਿੰਦੇ ਸਹਾ ਦੇਵਤੇ ਦਾ ਸਰੂਪ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਿਮਾ ਵਡਿਆਈ ਕਰਦਾ ਸੱਚਖੰਡ ਨੂੰ ਚਲਾ ਗਿਆ। ਜਬ ਇਹ ਚਰਤ ਵੈਸ਼ਨਵ ਦੇਖਾ। ਇਹ ਵੈਸ਼ਨੂ ਮਾਦੇ ਧਾਰੇ ਸਾਧੂ ਨੇ ਕੌਤਕ ਦੇਖਿਆ ਹੈ। ਉਰ ਮਹਿ ਸ਼ਰਧਾ ਬਦੀ ਵਿਸੇਖਾ। ਧਾਰੇ ਦੇ ਵਿੱਚ ਜ਼ਿਆਦਾ ਤੋਂ ਸ਼ਰਧਾ ਸ਼ਰਧਾ ਵਧੇ ਆਈ ਹੈ। ਪਦ ਅਰਬਿੰਦ ਦੌੜ ਲਪਟਾਵਾ। ਕਿੱਥੇ ਤਾਂ ਨੱਕ ਜਾ ਮਰੋੜਦਾ ਸੀ ਕਿਤੇ ਦੌੜ ਕੇ ਮਹਾਰਾਜ ਦੇ ਚਰਨਾਂ ਤੇ ਜਾ ਲੱਗਿਆ ਹੈ। ਅਦਕ ਪ੍ਰੇਮ ਸੋ ਹਿਰਦਾ ਛਾਵਾ। ਬਹੁਤ ਹੀ ਪ੍ਰੇਮ ਨਾਲ ਇਹਦਾ ਹਿਰਦਾ ਭਰ ਗਿਆ। ਡੇਰੇ ਜਾਏ ਬੂਜਨੋ ਕੀਨਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਆਸਣ ਤੇ ਚਲੇ ਜਾਏ ਫਿਰ ਸਾਧੂ ਨੇ ਸਤਿਗੁਰੂ ਨੂੰ ਪੁੱਛਣਾ ਕੀਤਾ ਕੌਣ ਹੋਤੋ ਜੋ ਕੀਓ ਵੱਧ ਹੀਨਾ। ਇਹ ਕੌਣ ਸੀ ਜਿਹਨੂੰ ਤੁਸੀਂ ਮਾਰਿਆ ਤੇ ਜਿਹਦਾ ਉਧਾਰ ਕਰਿਆ ਤੇ ਸੱਚਖੰਡ ਪਹੁੰਚਾਇਆ ਹੈ। ਤੇ ਸ਼ਿਨ ਮੂਲੇ ਕੌ ਜੋ ਪ੍ਰਸੰਗਾ। ਉਸ ਵੇਲੇ ਕਵੀ ਜੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜਾ ਸਿਆਲਕੋਟ ਦਾ ਮੂਲਾ ਸੀ ਨਾ ਇਹਦਾ ਸਾਰਾ ਜਿਹੜਾ ਪ੍ਰਸੰਗ ਹੈ ਗੁਰੂ ਸੁਣਾਏ ਦੀਨ ਤੇ ਸੰਗਾ। ਸਾਧੂ ਦੇ ਸਾਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੋਲ ਕੇ ਸੁਣਾ ਦਿੱਤਾ। ਇਸ ਪ੍ਰਕਾਰ ਸੁਣ ਪਿਖ ਸ਼ੁਭ ਰੀਤੀ। ਇਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀ ਸੋਹਣੇ ਮਰਨਾ ਸੱਚ ਹੈ ਜਿਉਣਾ ਝੂਠ ਹੈ ਸੋਨੇ ਦੇ ਟੱਕੇ ਪਿੱਛੇ ਨੀ ਆਏ ਕਰਿਆ ਕਰਾਇਆ ਸੀ। ਜਦੋਂ ਮਹਾਰਾਜ ਦੂਜੀ ਵਾਰ ਆਏ ਗਏ ਲੁਕ ਲੁਕ ਗਿਆ ਸੀ ਘੀਰੇ ਵਿੱਚ ਸੱਪ ਲੜ ਗਿਆ ਸੀ ਗਾੜੀ ਮਾਰ ਹੋ ਗਈ ਸੀ ਫਿਰ ਲੋਕ ਵੀ ਸ਼ਰਨਾ ਪਏ ਸੀ ਸਾਧੂਆ। ਫਿਰ ਪਹਿਲੇ ਜਾਮੇ ਵਿੱਚ ਇਹ ਬਚਨ ਹੋਇਆ ਸੀ ਦਸਵੇਂ ਵਿੱਚ ਉਧਾਰ ਕਰਾਂਗੇ। ਇਸ ਤਰ੍ਹਾਂ ਵੀ ਇਹ ਤਰ੍ਹਾਂ ਤਰ੍ਹਾਂ ਦੇ ਸਰੀਰਾਂ ਵਿੱਚ ਭਟਕਦਾ ਆਇਆ ਉਹ ਵਚਨ ਸੀ ਪੂਰਾ ਕੀਤਾ ਹੈ। ਕਿਉਂ ਇਹ ਸਾਰਾ ਪ੍ਰਸੰਗ ਸੁਣ ਕੇ ਭਇਓ ਸਿੱਖ ਗੁਰ ਕੋ ਯੁਤ ਪ੍ਰੀਤੀ, ਪੰਗਤੀ ਪੜ ਲਾ ਇਸ ਪ੍ਰਕਾਰ ਸੁਣ ਭਿਖ ਸ਼ੁਭ ਰੀਤੀ। ਇਸ ਤਰ੍ਹਾਂ ਕਹਿੰਦੇ ਵੇਖ ਕੇ ਤੇ ਸੁਣ ਕੇ ਸੋਹਣੀ ਮਰਿਆਦਾ ਵੀ ਤਾਂ ਜਨਮਾਂ ਜਨਮਾਂ ਤੋਂ ਵਿਛੜਿਆ ਭਟਕਿਆਂ ਨੂੰ ਵੀ ਮੁੱਲਣ ਵਾਲੇ ਹੈ। ਭਇਓ ਸਿੱਖ ਗੁਰ ਕੋ ਯੁਤ ਪ੍ਰੀਤੀ, ਜਿਹੜਾ ਸਾਧੂ ਸੀ ਵੈਸ਼ਨੋ ਮਤ ਦਾ ਰਸਤਾ ਪੰਥ ਜਾ ਛੱਡ ਕੇ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਸਜ ਗਿਆ, ਸਿੰਘ ਬਣ ਗਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਇਉਂ ਮੂਲੇ ਨੇ ਸ਼ੁਭ ਗਤ ਪਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਕਥਾ ਸੁਣ ਵਾਲੇ ਸਰੋਤਿਓ, ਇਸ ਤਰ੍ਹਾਂ ਜਿਹੜਾ ਮੂਲਾ ਸੀ ਨਾ ਇਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਰਾਹੀਂ ਚੰਗੀ ਗਤੀ ਕਲਿਆਣ ਪ੍ਰਾਪਤ ਕੀਤੀ। ਨਰੇੜ ਸੱਚਖੰਡ ਚਲੇ ਜਾਈਏ, ਉੱਥੋਂ ਸ਼ਿਕਾਰ ਘਾਟ ਜਿੱਥੇ ਗੁਰਦੁਆਰਾ ਬਣਿਆ ਹੈ, ਹਰਾ ਵੀ ਗੋਦਾਵਰੀ ਲੰਘ ਕੇ ਇੱਥੇ ਮਹਾਰਾਜ ਨੇ ਇਹਦੀ ਕਲਿਆਣ ਕੀਤੀ ਸੀ। ਇਸ ਤਰ੍ਹਾਂ ਉਹਦੀ ਯਾਦ ਵਿੱਚ ਇਹ ਸਥਾਨ ਸਵਾਏ ਮਾਨ ਹੁਣ ਵੀ ਹੈ। ਕਵ ਵਰਣਨ ਕਰ ਸਰਬ ਸੁਣਾਈ, ਕਵੀ ਸੰਤੋਖ ਸਿੰਘ ਨੇ ਕਥਨ ਕਰਕੇ ਸਾਰੀ ਇਹ ਵਾਰਤਾ ਸੁਣਾਈ ਉਧਾਰ ਸੁਧਾਰ ਦੀ। ਦੋਹਰਾ ਪੜਨ ਸੁਣਨ ਕਰ ਸ਼ੀਰ ਸਮ, ਆਪਣੇ ਮਨ ਨੂੰ ਕਵੀ ਸੰਤੋਖ ਸਿੰਘ ਜੀ ਸਿੱਖਿਆ ਦਿੰਦੇ, ਕਹਿੰਦੇ ਹਨ ਕਿ ਹੇ ਮੇਰੇ ਮਨਾ, ਜਿਹੜ ਗੁਰਬਾਣੀ ਦਾ ਪੜ੍ਹਨਾ ਹੈ ਜਾਂ ਗੁਰਬਾਣੀ ਦਾ ਸੁਣਨਾ ਹੈ, ਇਹ ਕੋਈ ਐਵੇਂ ਨਹੀਂ ਤੋਤਾ ਰੱਟੀ, ਇਹ ਤਾਂ ਸ਼ੀਰ ਦੇ ਸਮਾਨ ਹੈ। ਜਿਵੇਂ ਕੋਈ ਦੁੱਧ ਇਕੱਠਾ ਕਰ ਲਏ, ਚੰਗਾ ਵੱਧ ਗਿਆ ਮੈਂ ਗਜਦਾ, ਕਹਿੰਦੇ ਜਿਹੜਾ ਬਾਣੀ ਦਾ ਪੜ੍ਹਨਾ ਸੁਣਨਾ ਇਹ ਬਹੁਤ ਵਧੀਆ, ਦੁੱਧ ਇਕੱਠਾ ਕਰਨਾ ਦੁੱਧ ਦੇ ਬਰਾਬਰ ਹੈ। ਪ੍ਰੇਮ ਸਮਾਇਨ ਪਾਏ, ਇਹ ਜਿਹੜਾ ਪ੍ਰੇਮ ਕਰਨਾ ਹੈ ਗੁਰਬਾਣੀ ਪੜ੍ਹਨ ਸਮੇਂ ਇਹ ਹੈ ਜਿਵੇਂ ਦੁੱਧ ਨੂੰ ਜਾਗ ਲਗਾ ਦਈਏ। ਕਹਿੰਦੇ ਪ੍ਰੇਮ ਨਾਲ ਬਾਣੀ ਨੂੰ ਪੜ੍ਹਨਾ ਇਹ ਜਾਗ ਲਗਾਉਣੀ ਹੈ, ਜਿਵੇਂ ਮਾਈਆਂ ਉਹ ਦੁੱਧ ਲੈ ਕੇ ਤੱਤਾ ਜਿਹਾ ਕਰਕੇ ਫਿਰ ਮਾੜਾ ਜਿਹਾ ਖੱਟਾ ਜਿਹਾ ਪਾ ਦਿੰਦੀ ਨਾ, ਉਹ ਜਾਗ ਲਾ ਦੀ ਝੱਟ ਜੰਮ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਨਾ ਇਹ ਜਾਗ ਲਗਾ ਦੇ ਤੂੰ ਮਨਾ। ਲਖਨਊ ਸਹਿਜ ਸਰੂਪ ਕੋ, ਜਿਹੜਾ ਵਾਰ ਵਾਰ ਬਾਣੀ ਦਾ ਪੜ੍ਹਨਾ, ਵਾਰ ਵਾਰ ਬਾਣੀ ਪੜ੍ਹੀ ਤੁਰੀ ਜਾਣੀ ਇਹ ਹੈ ਰਿੜਕਣਾ। ਅਗਰ ਤਾਂ ਕਹਿੰਦੇ ਕੀ ਕਹਿੰਦੇ ਨਾ ਬਈਆ, ਐਵੇਂ ਵਾਰ ਵਾਰ ਜਪਜੀ ਪੜ੍ਹਨ ਦੀ ਕੀ ਲੋੜ ਹੈ, ਅਤੇ ਜੇ ਪੁੱਛਣ ਵਾਲਾ ਵੀ ਦੁੱਧ ਨੂੰ ਕਿਉਂ ਮਾਈਆਂ ਵਾਰ ਵਾਰ ਨਿਟਕਦੀਆਂ, ਜੇ ਨਾ ਰਿੜਕਣ 'ਤੇ ਮੱਖਣ ਨਿਕਲਦਾ, ਵਾਰ ਵਾਰ ਉਹ ਪਾਣੀ ਹਿਲਾਉਂਦੀਆਂ। ਚਲੋ ਅੱਜ ਕੱਲ੍ਹ ਤਾਂ ਹੁਣ ਦੂਜੀ ਉਹ ਬਿਜਲੀ ਨਾਲ ਛੱਡ ਦਿੰਦੇ ਬਟਨ, ਉਹ ਜ਼ਿਆਦਾ ਗੇੜੇ ਕੱਢਦੀ ਹੈ, ਚੱਕਰ ਲਾਉਂਦੀ ਝਟਪਟ ਨਿਕਲ ਆਉਂਦਾ ਹੈ। ਜੇ ਉਹ ਭਲਾਏ ਕਰਨ ਫਿਰ ਤਾਂ ਨਹੀਂ ਉਹ ਮੱਖਣ ਨਿਕਲਦਾ ਹੈ। ਇਸ ਕਰਕੇ ਜਿਹਨੇ ਵੀ ਗਿਆਨ ਰੂਪੀ ਮੱਖਣ ਪ੍ਰਾਪਤ ਕਰਨਾ ਉਹਨੂੰ ਤਾਂ ਬਾਣੀ ਜੀ ਵਾਰ ਵਾਰ ਪੜ੍ਹਨੀ ਪਊਗੀ, ਅਭਿਆਸ ਕਰਨਾ ਪਊਗਾ। ਇਸੇ ਕਰਕੇ ਮਹਾਰਾਜ ਨੇ ਤਾਂ ਅੰਮ੍ਰਿਤ ਛਕਾ ਕੇ ਨਿਤਨੇਮ ਦੀ ਬਾਣੀ ਦਾ ਉਹ ਸਮਾਂ ਨਿਯਤ ਕਰ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹੰਨਾ ਧਿਆਵੇ, ਗੁਰਸਿੱਖ ਦਾ ਕਰਮ ਹੈ। ਇਹ ਕਈ ਕਹਿੰਦੇ ਨਹੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਜੇ ਲੋੜ ਨਹੀਂ ਸੀ ਫਿਰ ਮਹਾਰਾਜ ਨੇ ਬਾਣੀ ਕਿਉਂ ਉਚਾਰਨ ਕਰ ਦਿੱਤੀ, ਮਹਾਰਾਜ ਕਹਿ ਦਿੰਦੇ ਵਾਹਿਗੁਰੂ ਵਾਹਿਗੁਰੂ ਕਰ ਲਓ। ਚਲੋ ਵਾਹਿਗੁਰੂ ਵਾਹਿਗੁਰੂ ਕਰਨਾ ਮਾਟ ਨਹੀਂ, ਇਹ ਵੀ ਮਹਾਰਾਜ ਨੇ ਉਹ ਜਦੋਂ ਮੂਲ ਮੰਤਰ ਦ੍ਰਿੜਾਇਆ ਮਗਰੋਂ ਫਿਰ ਗੁਰਮੰਤਰ ਦ੍ਰਿੜਾਇਆ ਹੈ, ਵੀ ਵਾਹਿਗੁਰੂ ਵਾਹਿਗੁਰੂ ਦਾ ਵੀ ਜਾਪ ਕਰਨਾ, ਮੂਲ ਮੰਤਰ ਦਾ ਵੀ ਅਭਿਆਸ ਕਰਨਾ, ਪਰ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਹੈ ਉਹ ਤਾਂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਪੜ੍ਹ ਕੇ ਤਾਂ ਨਹੀਂ ਕਰਿਆ ਤਿਆਰ, ਉਹ ਤਾਂ ਬਾਣੀ ਪੜ੍ਹ ਕੇ ਜਪਜੀ ਸਾਹਿਬ ਜਾਪ ਸਾਹਿਬ ਬੇਨਤੀ ਚੌਪੀ ਸੁਦਾਸ ਵਿਖੇ ਆਨੰਦ ਸਾਹਿਬ, ਇਸ ਕਰਕੇ ਫਿਰ ਪੜ੍ਹਨ ਲਈ ਹੁਕਮ ਵੀ ਕੀਤਾ ਵੀ ਇਹ ਪੰਜ ਬਾਣੀਆਂ ਦਾ ਨਿਤਨੇਮ ਹੈ ਵੀ ਅੰਮ੍ਰਿਤਧਾਰੀ ਸਿੰਘ ਤੂੰ ਅੰਮ੍ਰਿਤ ਵੇਲੇ ਕਰਨਾ ਹੈ, ਸ਼ਾਮ ਨੂੰ ਫਿਰ ਰਹਿਰਾਸ ਦੀ ਬਾਣੀ ਦਾ ਪਾਠ ਕਰਨਾ ਹੈ, ਸੌਣ ਵਾਲੇ ਫਿਰ ਬਾਣੀ ਸੋਹਲੇ ਦੀ ਪੜ੍ਹ ਕੇ ਤੂੰ ਸਵਰਾਜਣਾ ਹੈ। ਇਹ ਤਾਂ ਆਇਓ ਪੜ੍ਹਨ ਸੁਣਨ ਕੋ ਬਾਣੀ ਹੈ, ਅੱਜ ਕੱਲ੍ਹ ਇਹਦੇ 'ਤੇ ਕਿੰਤੂ ਪਰੰਤੂ ਕਹਿੰਦੇ ਨਹੀਂ ਪੜ੍ਹਨ ਸੁਣਨ ਦੀ ਲੋੜ ਨਹੀਂ, ਜਿਹੜਾ ਬਾਣੀ ਵਿੱਚ ਕੁਝ ਕਿਹਾ ਹੈ ਨਾ ਉਹਦੇ 'ਤੇ ਅਮਲ ਕਰਨਾ ਚਾਹੀਦਾ, ਵੀ ਜੇ ਪੜ੍ਹੋ ਸੁਣੂਗਾ ਅਤੇ ਗਿਆਨ ਹੋਵੇ ਫਿਰ ਹੀ ਉਹਦੇ 'ਤੇ ਅਮਲ ਕਰੂ, ਜੇ ਪੜ੍ਹਨਾ ਹੀ ਨਹੀਂ ਸੁਣਨਾ ਹੀ ਨਹੀਂ ਤਾਂ ਅਮਲ ਸਵਾਹ ਕਰਨਾ। ਇਹ ਤਾਂ ਵਾਰ ਵਾਰ ਪੜ੍ਹਾਂਗੇ ਮਨ 'ਤੇ ਅਸਰ ਪਊਗਾ, ਤੇ ਇਸ ਤਰ੍ਹਾਂ ਫਿਰ ਇਹਦਾ ਫਲ ਪ੍ਰਾਪਤ, ਜਿਹੜਾ ਵਾਰ ਵਾਰ ਬਾਣੀ ਦਾ ਪੜ੍ਹਨਾ ਇਹ ਸਮਝ ਲਓ ਕਹਿੰਦੇ ਮਧਾਣੀ ਵਾਂਗੂ ਇਹ ਦੁੱਧ ਨੂੰ ਦਹੀਂ ਨੂੰ ਰਿੜਕਣਾ ਹੈ। ਇਹਦੇ ਨਾਲ ਕਹਿੰਦੇ ਫਿਰ ਜਿਹੜਾ ਰਿੜਕ ਕੇ ਸਹਿਜ ਸਰੂਪ ਨੂੰ ਜਾਣ ਲੈਣਾ ਹੈ। ਚਖ ਮੱਖਣ ਸੁਖ ਦਾਇਕ, ਇਹ ਹੈ ਸੁਖ ਦੇਣ ਵਾਲਾ ਮੱਖਣ। ਮੱਖਣ ਖਾ ਕੇ ਰਿਸ਼ਟ ਪੁਸ਼ਟ ਹੋ ਜਾਈਦਾ, ਇਉਂ ਗਿਆਨ ਰੂਪੀ ਮੱਖਣ ਪ੍ਰਾਪਤ ਕਰਕੇ ਛੱਕ ਕੇ ਗਿਆਨਵਾਨ ਹੋ ਕੇ ਅਧਿਆਤਮਵਾਦੀ ਬਣ ਕੇ ਬੜਾ ਆਤਮਕ ਬਲੀ ਬਣ ਜਾਈਦਾ ਹੈ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਮਹਾਨੀ। ਸ੍ਰੀ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਮਹਾਨ ਕਥਾ ਮੈਥੋਂ ਸੁਣੀਏ। ਕੀਨ ਪਿਆਨੋ ਪੁਨ ਗੁਣ ਖਾਨੇ, ਗੁਣਾਂ ਦੇ ਖਾਣ ਸਤਿਗੁਰੂ ਜੀ ਨੇ ਫਿਰ ਸਿਆਲਕੋਟ ਤੋਂ ਅੱਗੇ ਨੂੰ ਚੱਲਣਾ ਕੀਤਾ। ਸ੍ਰੀ ਕਰਤਾਰਪੁਰੇ ਚੱਲ ਆਏ, ਕੋਲ ਤੋਂ ਚੱਲਦੇ ਹੋਏ ਗੁਰੂ ਨਾਨਕ ਸਾਹਿਬ ਜੀ ਫਿਰ ਸ੍ਰੀ ਕਰਤਾਰਪੁਰ ਸਾਹਿਬ ਆ ਪਹੁੰਚੇ, ਜੋ ਪਾਕਿਸਤਾਨ ਵਿੱਚ ਹੀ ਹੈ। ਇੱਥੋਂ ਆ ਸਾਹਮਣੇ ਦਿਸਦਾ ਹੱਦ ਤੇ, ਬੰਧਨ ਕਰ ਹੈ ਸਿੱਖ ਹਰ ਖਾਏ, ਜਿੰਨੇ ਗੁਰੂ ਕੇ ਸਿੱਖ ਹੈ ਗੁਰੂ ਨਾਨਕ ਸਾਹਿਬ ਹੈ ਉਹਨੂੰ ਦੇਖ ਦੇਖ ਕੇ ਖੁਸ਼ ਹੋ ਕੇ ਮੱਥੇ ਟੇਕਦੇ ਹਨ। ਦੋਨੋਂ ਸੁਤ ਪਾਇਨ ਪਰ ਪਰੇ, ਦੋਵੇਂ ਜਿਹੜੇ ਸੁਪੁੱਤਰ ਸ੍ਰੀ ਚੰਦ ਹੈ ਲਖਮੀ ਚੰਦ ਹੈ, ਜਦੋਂ ਦੇਖਿਆ ਵੀ ਗੁਰੂ ਨਾਨਕ ਸਾਹਿਬ ਸਾਡੇ ਪਿਤਾ ਆ ਗਏ ਹੈ, ਚੱਠੀ ਚਰਨਾ ਤੇ ਆ ਪਏ ਹਨ। ਦੇਖ ਪਿਤਾ ਸੋ ਆਨੰਦ ਭਰੇ, ਸਾਡਾ ਵੀ ਪਿਤਾ ਆਇਆ ਦੇਖ ਕੇ ਆਨੰਦ ਖੁਸ਼ੀ ਨਾਲ ਭਰ ਗਏ ਹਨ। ਸਭ ਨਕੀਨ ਉਤਸ਼ਾਹ ਬਿਸਾਲਾ, ਬਾਕੀ ਗੁਰਸਿੱਖਾਂ ਨੇ ਮਹਾਰਾਜ ਦੇ ਆਉਣ ਕਰਕੇ ਬੜਾ ਭਾਰੀ ਉਤਸ਼ਾਹ ਕੀਤਾ ਹੈ। ਪੰਚਾਮ੍ਰਿਤ ਬਹੁ ਕੀਏ ਤਤਕਾਲਾ, ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਗੁਰਸਿੱਖਾਂ ਨੇ ਰਣ ਮਿਲ ਕੇ ਬਹੁਤਾ ਤਕੜਾ ਕੜਾ ਪ੍ਰਸ਼ਾਦ ਦਾ ਗਫਾ ਤਿਆਰ ਕਰ ਲਿਆ ਹੈ। ਕਰ ਅਰਦਾਸ ਬਾਂਟ ਸਭ ਤਾਏ, ਮਹਾਰਾਜ ਦਾ ਨਾਂ ਲੈ ਕੇ ਅਰਦਾਸ ਕੀਤੀ ਹੈ, ਮਹਾਰਾਜ ਭੋਗ ਲਾਓ, ਇਸ ਤਰ੍ਹਾਂ ਸਾਰਿਆਂ ਨੂੰ ਫਿਰ ਵੰਡ ਦਿੱਤਾ ਹੈ। ਕੀਰਤਨ ਕੀ ਘਨ ਘੋਰ ਲਗਾਏ, ਗੁਰਸਿੱਖਾਂ ਨੇ ਢੋਲਕੀਆਂ ਛਹਿਣੇ ਚਿਮਟੇ ਲੈ ਕੇ ਕੀਰਤਨ ਕਰਨ ਦੀ ਜਿਵੇਂ ਬੱਦਲ ਗਾਈਦਾ ਹੁੰਦਾ ਹੈ, ਘਨਘੋਰ ਲਗਾ ਦਿੱਤੀ, ਉੱਚੀ ਉੱਚੀ ਲੱਗ ਕੇ ਕੀਰਤਨ ਕਰਨ ਮਹਾਰਾਜ ਦੀ ਖੁਸ਼ੀ ਵਿੱਚ। ਜੈ ਜੈ ਸਿੱਖ ਹੁਤੇ ਸੁਣ ਆਏ, ਜਿੱਥੇ ਜਿੱਥੇ ਗੁਰੂ ਕੇ ਸਿੱਖ ਨਗਰਾਂ ਸ਼ਹਿਰਾਂ ਵਿੱਚ ਰਹਿੰਦੇ ਸੀ ਸੁਣ ਕੇ ਸਭ ਆਏ ਕਰਤਾਰਪੁਰ ਸਾਹਿਬ ਵਿਖੇ। ਦਰਸ਼ਨ ਕਰ ਬਾਂਛਤ ਫਲ ਪਾਏ, ਮਹਾਰਾਜ ਦੇ ਦਰਸ਼ਨ ਕਰਕੇ ਜੋ ਮਨ ਚਾਹੁੰਦਾ ਉਹ ਫਲ ਪਾਏ ਸਭ ਨੇ। ਰਹਿਣ ਲੱਗੇ ਪੁਨਪੁਰ ਕਰਤਾਰਾ, ਗੁਰੂ ਨਾਨਕ ਸਾਹਿਬ ਜੀ ਫਿਰ ਇੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਪਏ। ਸਿਮਰਨ ਨਾਮ ਜਗਤ ਬਿਸਤਾਰਾ, ਆਪ ਜੀ ਨੇ ਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਸਿਮਰਨਾ ਹੈ ਇਹ ਫੈਲਾਇਆ ਹੈ। ਦਿਨ ਪ੍ਰਤ ਦੂਨ ਚੌਨ ਬਿਸਾਲਾ, ਦਿਨੋ ਦਿਨੀ ਕਹਿੰਦੇ ਦੁੱਗਣਾ ਚੁਗਣਾ ਬਹੁਤਾ ਹੀ। ਪਸਰੀ ਕੀਰਤ ਕਰਤ ਉਜਾਲਾ, ਮਹਾਰਾਜ ਦੀ ਉੱਜਲ ਕੀਰਤੀ ਮਹਿਮਾ ਫੈਲ ਗਈ ਹੈ, ਸਭ ਮਾਈ ਭਾਈ ਮਹਾਰਾਜ ਦੀ ਮਹਿਮਾ ਵਡਿਆਈ ਕਰ ਰਹੇ ਹੈ। ਦਸ ਦਿਸ਼ ਜੀਤੀ ਤੇਜ ਸਵਾਇਆ, ਗੁਰੂ ਨਾਨਕ ਸਾਹਿਬ ਨੇ ਦਸੋਂ ਦਿਸ਼ਾ ਨੂੰ ਜਿੱਤ ਲਿਆ, ਆਪਦਾ ਬਹੁਤਾ ਹੁਣ ਤੇਜ ਹੈ। ਸਤ ਨਾਮ ਕਾ ਚੱਕਰ ਫਿਰਾਇਆ, ਨਾਨਕ ਸਾਹਿਬ ਨੇ ਫਿਰ ਕੇ ਸਤ ਨਾਮ ਵਾਹਿਗੁਰੂ ਦਾ ਚੱਕਰ ਹਰ ਪਾਸੇ ਫੇਰਿਆ, ਸਭ ਪਾਸੇ ਵਾਹਿਗੁਰੂ ਵਾਹਿਗੁਰੂ ਜਪਣ ਲਾ ਲੇ। ਪੀਰ ਅਮੀਰ ਜਗਤ ਮਹਿਜੇ, ਮਰਿਆਈ ਕਰਦੇ ਵੀ ਸੰਸਾਰ ਦੇ ਵਿੱਚ ਬੜੇ ਬੜੇ ਜਿਹੜੇ ਅਮੀਰ ਲੋਕ ਸਨ ਤੇ ਬੜੇ ਬੜੇ ਮੁਸਲਮਾਨਾਂ ਦੇ ਪੀਰ ਸਨ। ਪਦ ਅਰਬਿੰਦ ਨਿਵਾਏ ਤੇ ਵਾਹਿਗੁਰੂ ਕੋ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਚਰਨਾਂ ਕਮਲਾਂ ਤੇ ਨਵਾਲੇ ਝੁਕਾ ਲਏ ਹਨ। ਪੰਡਿਤ ਔਰ ਪਖੰਡੀ ਗਿਆਨੀ, ਬੜੇ ਬੜੇ ਜਿਹੜੇ ਵਿਦਵਾਨ ਲੋਕ ਹੈ, ਹੋਰ ਡੰਬੀ ਪਖੰਡੀ ਤੇ ਗਿਆਨੀ ਲੋਕ, ਚੁੰਚ ਗਿਆਨੀ ਵੀ। ਵਿਦਿਆ ਬੇਤੇ ਜੇ ਅਭਿਮਾਨੀ, ਜਿਹੜੇ ਵਿਦਿਆ ਦੇ ਜਾਣੂ ਸੀ ਭਾਵ ਪੜ੍ਹੇ ਹੋਏ ਸੀ ਤੇ ਫਿਰ ਜਿਨ੍ਹਾਂ ਨੂੰ ਬੜਾ ਅਭਿਮਾਨ ਸੀ। ਕਰਾ ਮਾਤ ਯੁਤ ਆਪ ਜਣਾਇਆ, ਜਿਹੜੇ ਕਰਾ ਮਾਤਾਂ ਸਹਿਤ ਆਪਣੇ ਆਪ ਨੂੰ ਜਣਾਉਂਦੇ ਸੀ ਵੀ ਸਾਡੇ ਵਰਗਾ ਕੋਈ ਕਰਾਮਾਤੀ ਨਹੀਂ ਹੈ, ਅਸੀਂ ਵੱਡੇ ਵੱਡੇ ਸ਼ਕਤੀਆਂ ਕਰਾਮਾਤਾਂ ਵਾਲੇ ਲੋਕ ਹਾਂ। ਤਿੰਨ ਸਭ ਉਪਰ ਪ੍ਰਭ ਜਸ ਛਾਇਆ, ਵੱਡੇ ਵੱਡੇ ਕਰਾਮਾਤੀਆਂ ਉੱਪਰ ਵੀ ਗੁਰੂ ਨਾਨਕ ਸਾਹਿਬ ਦਾ ਜਸ ਫੈਲ ਰਿਹਾ। ਸਭ ਤੇ ਵੱਡਾ ਸਤਿਗੁਰੂ ਨਾਨਕ ਹੀ ਹੈ। ਜੇਉ ਸਿੱਧ ਗੋਰਖ ਸੰਗਾਰੇ, ਹਾਂ ਇਸ ਤਰ੍ਹਾਂ ਜਾਣੀ ਜਦੋਂ ਮਹਾਰਾਜ ਦਾ ਜਸ ਪੜ ਰਿਹਾ ਉਹਨਾਂ ਵਿੱਚ ਫੇਰ ਵੀ ਜਿਹੜੇ ਕੋਈ ਗੋਰਖ ਨਾਥ ਦੇ ਸਮੇਤ ਜਿੰਨੇ ਚੁਰਾਸੀ ਸਿੱਧ ਹੈ, ਚਰਚਾ ਕਰਤ ਸਰਬ ਤੇ ਹਾਰੇ, ਮਹਾਰਾਜ ਨਾਲ ਗਿਆਨ ਚਰਚਾ ਕਰਦੇ ਕਰਦੇ ਸਾਰੇ ਹਾਰ ਹੰਭ ਗਏ, ਕਲਾ ਦਿਖਾਏ ਰਹੇ ਪਜ ਹਾਰੀ, ਆਪੋ ਆਪਣੀਆਂ ਕਰਾਮਾਤਾਂ ਕਲਾਵਾਂ ਜੀਆਂ ਦਿਖਾ ਦਿਖਾ ਕੇ ਕਪ ਕਪ ਕੇ ਹਾਰ ਗਏ ਹਨ। ਚੱਲੀ ਨਾ ਕੁਛ ਪੇ ਲੱਜਤ ਭਾਰੀ, ਗੁਰੂ ਨਾਨਕ ਉੱਪਰ ਇਹਨਾਂ ਦੀ ਕੋਈ ਕਰਾਮਾਤ ਨਹੀਂ ਚੱਲੀ ਹੈ, ਸਾਰੇ ਭਾਰੀ ਸ਼ਰਮਿਤ ਹੋ ਗਏ। ਤਦ ਪਹੰਕਾਰ ਨਾ ਛੋੜਿਓ ਮਨ ਕੋ, ਤਾਂ ਵੀ ਕਹਿੰਦੇ ਜਿਹੜੇ ਸਿੱਧ ਨਾਥ ਇਹਨਾਂ ਨੇ ਮਨ ਦਾ ਵਿੱਚ ਹੰਕਾਰ ਜਿਹੜੇ ਛੱਡਿਆ ਨਹੀਂ। ਜਗ ਮੰਨਤਾ ਵੱਡ ਗਰਭ ਸੋ ਜਿਨ ਕੋ, ਜਿਨ੍ਹਾਂ ਦੀ ਸੰਸਾਰ ਦੇ ਵਿੱਚ ਬੜੀ ਮੰਨਤਾ ਪੂਜਾ ਹੋ ਰਹੀ ਸੀ, ਇਸ ਕਰਕੇ ਹੰਕਾਰ ਹੋਇਆ ਹੋਇਆ ਸੀ ਵੀ ਸਾਰਾ ਸੰਸਾਰ ਸਾਨੂੰ ਮੰਨਦਾ ਪੂਜਦਾ, ਸਾਡੇ ਵਰਗਾ ਸਿਧਾਨਾਥਾਂ ਵਰਗਾ ਵੀ ਕੌਣ ਹੈ ਦੁਨੀਆਂ ਵਿੱਚ। ਤਿੰਨ ਪੁੰਨ ਮਾਨ ਭੰਜਨੇ ਹੇਤਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰਸਿੱਖੋ, ਹੇ ਗੁਰੂ ਅੰਗਦ ਸਾਹਿਬ ਜੀ, ਉਹ ਸਿਧਾਨਾਥਾਂ ਦਾ ਮਾਣ ਨਾਸ ਕਰਨ ਵਾਸਤੇ ਤੋੜਨ ਵਾਸਤੇ, ਚਹਿਤ ਰਹਿਤ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਮਾਲਕ ਹਨ, ਉਹ ਇਸ ਤਰ੍ਹਾਂ ਆਪਣੇ ਦਿਲ ਵਿੱਚ ਚਾਹੁੰਦੇ ਰਹਿੰਦੇ ਵੀ ਇਹ ਹੰਕਾਰ ਅਜੇ ਕਰ ਰਹੇ, ਇਹਨਾਂ ਦਾ ਹੰਕਾਰ ਨਹੀਂ ਟੁੱਟਿਆ, ਇਸ ਦੇ ਰਸਤੇ ਨਹੀਂ ਪਏ, ਇਹਨਾਂ ਨੂੰ ਭਾਵ ਭਗਤੀ ਵਾਲੇ ਬਣਾਉਣਾ ਹੀ ਬਣਾਉਣਾ ਹੈ। ਦੇਖ ਫਕੀਰੀ ਤਜੇ ਉਹ ਸਰੀਰਾ, ਮਹਾਰਾਜ ਦੀ ਮੌਤ ਹੈ ਕਰਤਾਰਪੁਰ ਵਿੱਚ ਆ ਕੇ ਜਿਹੜਾ ਫਕੀਰਾਂ ਵਾਲਾ ਭੇਖ ਜਿਹਾ ਉਹ ਲਾ ਦਿੱਤਾ ਹੈ, ਪਗ ਪਗ ਵੇਂਜੇ ਕਖਾਏ ਜੇ ਕੱਪੜੇ ਲਾ ਦਿੱਤੇ ਹਨ, ਸੰਸਾਰੀ ਪਹਿਰੇ ਪੁੰਨ ਚੀਰਾ, ਜਿਵੇਂ ਗ੍ਰਿਸਤੀ ਲੋਕ ਆਪਣੇ ਸਰੀਰ ਤੇ ਚਿੱਟੇ ਜੇ ਕੱਪੜੇ ਪਾ ਲੈਂਦੇ, ਇਸ ਤਰ੍ਹਾਂ ਚਿੱਟੇ ਜੇ ਕੱਪੜੇ ਪਾ ਲਏ ਆਪ ਜੀ ਨੇ। ਕ੍ਰਿਖੀਕ ਰਾਵਣ ਲੱਗੇ ਵਿਸਾਲਾ, ਮਹਾਰਾਜ ਫਿਰ ਇੱਥੇ ਕਹਿੰਦੇ ਖੇਤੀ ਕਰਾਉਣ ਲੱਗ ਪਏ ਮਹਾਨ, ਦੀਗ ਚਲਾਵੇ ਪਰਮ ਕਿਰਪਾਲਾ, ਖੇਤੀ ਕਰਕੇ ਰੁਪਈਏ ਇਕੱਠੇ ਕਰਦੇ, ਮਹਾਰਾਜ ਉਹਦੇ ਨਾਲ ਖੁੱਲਾ ਡੁੱਲਾ ਲੰਗਰ ਚਲਾਉਂਦੇ, ਦਰਸ਼ਨ ਕਰਨ ਹੇਤ ਸਿੱਖ ਆਵੇ ਹੈ, ਜਦੋਂ ਗੁਰੂ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਚਲੇ ਆਉਂਦੇ ਹਨ। ਕਿਤਕ ਰਹਾ ਹੈ ਘਰ ਕਿਤਕ ਸਿਧਾਵੇ ਹੈ, ਮਹਾਰਾਜ ਕੋਲ ਹੀ ਸੇਵਾ ਕਰਨ ਲਈ ਦਰਸ਼ਨ ਕਰਨ ਲਈ ਰਹਿ ਜਾਂਦੇ ਹੈ ਕਿ ਚਲੇ ਜਾਂਦੇ, ਜਿਹੜੇ ਬਹੁਤੇ ਮੋਹ ਮਮਤਾ ਰੱਖਣ ਵਾਲੇ ਵੀ ਸਾਥੋਂ ਦਾ ਸ਼ਾਇਦ ਟੱਬਰ ਨਹੀਂ ਪੜਨਾ ਹੈ, ਸਵਾ ਜਾਮ ਨਿਸ ਰਹੇ ਸਦਾਈ, ਇਧਰ ਮਹਾਰਾਜ ਨੇ ਮਰਜ਼ਾਦਾ ਕਾਇਮ ਕਰ ਦਿੱਤੀ ਹੈ ਵੀ ਸਵਾ ਪੈਰ ਰਾਤ ਦੇ ਰਹਿੰਦੇ ਆ ਹਮੇਸ਼ਾ ਹੀ, ਹੋਤ ਕੀਰਤਨ ਸਭ ਸੁਖਦਾਈ, ਸਾਰਿਆਂ ਨੂੰ ਸੁਖ ਦੇਣ ਵਾਲਾ ਵਾਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ, ਗੁਰਸਿੱਖ ਰਲ ਕੇ ਕਰਦੇ, ਸਤ ਨਾਮ ਕੋ ਸਿਮਰਨ ਕਰਨਾ, ਨਾਲ ਇਹ ਵੀ ਉਪਦੇਸ਼ ਦਿੱਤਾ ਵੀ ਵਾਧੂ ਸਮੇਂ ਦੇ ਵਿੱਚ ਸਤ ਨਾਮ ਵਾਹਿਗੁਰੂ ਦਾ ਤੁਸਾਂ ਨੇ ਸਿਮਰਨ ਕਰਦੇ ਰਹਿਣਾ ਹੈ। ਇਹ ਉਪਦੇਸ਼ ਸਰਬ ਪ੍ਰਤ ਵਰਨ, ਸਾਰਿਆਂ ਦੇ ਤਾਈਂ ਉਪਦੇਸ਼ ਕਹਿੰਦੇ ਦ੍ਰਿੜ ਕਰਵਾਇਆ ਵੀ ਜੱਕੜ ਨਹੀਂ ਮਾਰਨੇ, ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਤੁਸਾਂ। ਨੀਚ ਕੇ ਉੱਚ ਰਾਏ ਕਾ ਰੰਕਾ, ਭਾਵੇਂ ਨੀਚ ਜਾਤੀ ਦਾ, ਭਾਵੇਂ ਉੱਚ ਜਾਤੀ ਦਾ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਅਮੀਰ ਗਰੀਬ ਹੈ, ਸਿਮਰੇ ਤੇ ਜਮ ਜਾਏ ਅਤੰਕਾ, ਕਹਿੰਦੇ ਤੁਹਾਡੇ ਵਿੱਚੋਂ ਵੀ ਕੋਈ ਜਿਹੜਾ ਵਾਹਿਗੁਰੂ ਵਾਹਿਗੁਰੂ ਸਮੂਹ ਜਮਾਂ ਦਾ ਡਰ ਚੱਲਿਆ ਜਾ, ਉਹਨੂੰ ਜਮ ਨਹੀਂ ਡਰਾਵੇਗਾ, ਸ਼ੁੱਧ ਅਸ਼ੁੱਧ ਜਪੈ ਜੇ ਕੋਈ, ਇਹ ਵੀ ਕਹਿੰਦੇ ਵੀ ਜੇ ਕੋਈ ਸ਼ੁੱਧ ਮਨ ਨਾਲ ਜਪਦਾ, ਭਾ ਮਨ ਨੂੰ ਇਕਾਗਰ ਜਾਪ ਕਰਕੇ ਕੋਈ ਜਪ ਲੈ, ਜਾਂ ਅਸ਼ੁੱਧ ਮਨ ਜੇ ਮਨ ਨਾ ਟਿਕੇ, ਕਈ ਕਹਿੰਦੇ ਵੀ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਮਨ ਨਹੀਂ ਟਿਕਦਾ ਫਿਰ ਫਲ ਹੋਊ, ਮਹਾਰਾਜ ਕਹਿੰਦੇ ਭਾਵੇਂ ਬਈ ਸ਼ੁੱਧ ਮਨ ਟਿਕੇ ਨਾ ਟਿਕੇ ਵਾਹਿਗੁਰੂ ਵਾਹਿਗੁਰੂ ਜਪਣਾ, ਜੇ ਕਿਸੇ ਦਾ ਸ਼ੁੱਧ ਮਨ ਹੈ, ਇਕਾਗਰ ਹੈ, ਫਿਰ ਵੀ ਜਪਣਾ ਹੈ। ਮਨ ਵਿਕਾਰ ਤੇ ਨਿਰਮਲ ਹੋਈ, ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪੂਗਾ ਉਹਦਾ ਮਨ ਜਿਹੜਾ ਵਿਕਾਰਾਂ ਤੋਂ ਰਹਿਤ ਹੋ ਜਾਊਗਾ। ਪ੍ਰਾਪਤ ਗਿਆਨ ਬੰਧ ਸਭ ਖੋਏ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਤੁਹਾਨੂੰ ਗਿਆਨ ਪ੍ਰਾਪਤ ਕਰਵਾ ਦੇਗਾ, ਮੋਹ ਮਮਤਾ ਦੇ ਤੁਹਾਡੇ ਬੰਧਨ ਵੀ ਇਹ ਖਤਮ ਕਰ ਦੇਵੇਗਾ। ਇਹ ਸਮ ਨਹਿ ਸੁਖੈਨ ਕਲ ਕੋਏ, ਕਹਿੰਦੇ ਜਿਹੜਾ ਵੀ ਵਾਹਿਗੁਰੂ ਵਾਹਿਗੁਰੂ ਜਪਣਾ ਦੋ ਪ੍ਰਸ਼ਾਦੇ ਸਕੇ, ਇਹਦੇ ਵਰਗਾ ਕੋਈ ਸੌਖਾ ਕੰਮ ਨਹੀਂ ਹੈ। ਉੱਧਰ ਯੋਗ ਅਭਿਆਸ ਕਰਨਾ ਹੋਵੇ ਤਾਂ ਪਹਿਲਾਂ ਨੀਤੀ ਧੋਤੀ ਬਸਤੀ ਦੀ ਕਰੋ, ਫਿਰ ਭੁੱਖੇ ਧਿਆਏ ਰਹੋ, ਫਿਰ ਪੇਟ ਦੀ ਸਫਾਈ, ਫਿਰ ਨੱਕ ਨੁੱਕ ਸਾਫ, ਫਿਰ ਜੀਵ ਜੀ ਖਿੱਚ ਕੇ ਬੁਲਾਓ, ਫਿਰ ਇਸ ਤਰ੍ਹਾਂ ਆ ਯੋਗ ਆਸਣ ਕਰੋ। ਚੌਂਕੜੇ ਨਹੀਂ ਕਈਆਂ ਦੇ ਤਾਂ ਭੱਜਦਾ, ਜਿਵੇਂ ਉਹ ਪਦਮ ਆਸਣ ਸਿੱਧ ਆਸਣ ਲਾਉਂਦੇ ਆ, ਇਸ ਤਰ੍ਹਾਂ ਵੀ ਉਹ ਸਾਰਾ ਕੁਝ ਪੇਟ ਚੋਂ ਕੱਢ ਕੇ ਫੇਰ ਕਿਤੇ ਉਹ ਦਸਵੇਂ ਦੁਆਰ ਵੱਲ ਨੂੰ ਸਵਾਸ ਦੇ ਚੜਾਉਣੇ ਟਿਕਾਉਣੇ ਲਾਉਣੇ ਕਿੰਨਾ ਔਖਾ ਕੰਮ ਹੈ। ਇਹਦਨ ਮਹਾਰਾਜ ਕਹਿੰਦੇ ਕਲਜ ਵੀ ਸੌਖਾ ਹੈ, ਦੋ ਪ੍ਰਸ਼ਾਦੇ ਛੱਕ ਕੇ ਸਵਾ ਭਰ ਰਾਤ ਰਹਿ ਕੇ ਆਸਾ ਦੀ ਵਾਰ ਦਾ ਕੀਰਤਨ ਕਰ ਲੈਣਾ, ਸੁਣ ਲੈਣਾ, ਜਿਹਨੇ ਕੰਮ ਧੰਦਿਆ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ। ਸੁਣ ਉਪਦੇਸ਼ ਸਿੱਖ ਵੱਡ ਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਗੁਰੂ ਕੇ ਸਿੱਖ ਹੈ, ਮਹਾਰਾਜ ਤੋਂ ਉਪਦੇਸ਼ ਸੁਣ ਕੇ ਭਗਤ ਪ੍ਰੇਮ ਰੰਗੇ ਲਿਵ ਲਾਗੀ, ਸਾਰੇ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਗਏ, ਸਭ ਦੀਆਂ ਮਨ ਬਿਰਤੀਆਂ ਲੱਗੀਆਂ ਨਾਮ ਬਾਣੀ ਵਿੱਚ, ਮੁਕਤ ਉਚਿਤ ਭੇ ਮਨ ਜੋ ਅਨੇਕਾਂ ਵਿੱਚੋਂ ਕਈ ਤਾਂ ਜਿਹੜੇ ਗੁਰਸਿੱਖ ਮਨੁੱਖ ਮੁਕਤੀ ਦੇ ਯੋਗ ਹੋ ਗਏ ਹਨ, ਰਹੇ ਅਲੇਪ ਸੁਪਾਏ ਵਿਵੇਕਾ, ਹਰ ਪਾਸੋਂ ਵਾਹਿਗੁਰੂ ਦਾ ਅਭਿਆਸ ਕਰਕੇ ਗਿਆਨ ਪਾ ਕੇ ਫਿਰ ਨਿਰਲੇਪ ਰਹਿਣ ਲੱਗ ਪਏ, ਮੋਹ ਮਮਤਾ ਤੋਂ ਉੱਪਰ ਉੱਠ ਖੜੇ ਹੈ, ਘਰ ਵਿੱਚ ਰਹਿੰਦੇ ਆ, ਇਕਾਂਤ ਰਹਿੰਦੇ ਆ, ਮੋਹ ਵਿੱਚ ਨਹੀਂ ਫਸਦੇ ਹਨ। ਦੋਹਰਾ ਨਿਜਪੁਰ ਸੁਣ ਝੱਟ ਆਤ ਭਾਇਦਰ, ਜਿਹੜਾ ਜਿੱਤਾ ਚੰਧਾਵਰ ਚੌਧਰੀ ਸੀ ਆਪਣੇ ਨਗਰ ਵੀ ਸੁਣ ਕੇ ਆਇਆ, ਝੱਟ ਦੇ ਕੇ ਭਾਵ ਛੇਤੀ ਦੇ ਕੇ ਆਇਆ। ਨਾਮ ਅਜਿੱਤਾ ਜਾਸ, ਜਿਸ ਦਾ ਨਾਮ ਸੀ ਅਜਿੱਤਾ ਚੌਧਰੀ ਕਰਕੇ, ਜਗਤੇਸ਼ਵਰ ਪਦ ਕਮਲ ਕੋ, ਜੋ ਜਗਤ ਦੇ ਮਾਲਕ ਉਹਨਾਂ ਦੇ ਚਰਨਾਂ ਕਮਲਾਂ ਨੂੰ, ਭ੍ਰਮਰ ਕੀਰ ਕੀਨ ਮਨ ਜਾਸ, ਜਿੱਥੇ ਚੌਧਰੀ ਨੇ ਆਪਣੇ ਮਨ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਦਾ ਭੋਰਾ ਬਣਾਇਆ। ਚੌਪਈ ਕਿਤਕ ਦਿਵਸ ਤਹ ਰਹਿਤ ਗੁਜਾਰੇ, ਕੁਝ ਕੁ ਦਿਨ ਰਹਿੰਦਿਆਂ ਕਰਤਾਰਪੁਰ ਦੇ ਵਿੱਚ ਮਹਾਰਾਜ ਨੇ ਬਤੀਤ ਕੀਤੇ। ਬੰਦ ਅਨੇਕਨ ਕੇ ਨਿਰਵਾਰੇ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅਨੇਕਾਂ ਦੇ ਮੋਹ ਮਮਤਾ ਦੇ ਜਿਹੜੇ ਬੰਧਨ ਜਕੜ ਜਾਂਦਾ ਨਿਵਰਤ ਕੀਤੇ। ਬਹੁਰ ਸਮਾਂ ਆਇਓ ਸ਼ਿਵ ਰਾਤੀ, ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਮਹਾਰਾਜ ਦੇ ਰਹਿੰਦਿਆਂ ਰਹਿੰਦਿਆਂ ਫੇਰਾ ਸ਼ਿਵਰਾਤਰੀ ਦਾ ਦਿਨ ਜਾ ਆ ਗਿਆ, ਮੇਲਾ ਅਚਲ ਹੋਤ ਭਲ ਭਾਂਤੀ। ਗੁਰੂ ਅੰਗਦ ਸਾਹਿਬ ਜੀ ਬਟਾਲੇ ਸ਼ਹਿਰ ਤੋਂ ਬਾਹਰ ਬਾਹਰ ਜਿੱਥੇ ਅਚਲ ਨਾਮੇ ਮੰਦਿਰ ਹੈ, ਇੱਥੇ ਬੜਾ ਚੰਗੀ ਤਰ੍ਹਾਂ ਕਹਿੰਦੇ ਜੋੜ ਮੇਲਾ ਲੱਗਦਾ ਹੁੰਦਾ ਸੀ। ਸਰਬ ਸਿੱਧ ਤੇ ਆਸਣ ਲਾਏ, ਜਿੰਨੇ ਸਾਰੇ ਸਿੱਧ ਹੈ ਇੱਥੇ ਆਪਣਾ ਆਸਣ ਜਾ ਲਾ ਕੇ ਸ਼ਿਵਰਾਤਰੀ ਦਾ ਉਸ ਮੇਲਾ ਸ਼ਿਵਜੀ ਦੇ ਬਿੰਦ ਰਾਹੀਂ ਇਹ ਗੋਰਖਨਾਥ ਦਾ ਜਨਮ ਹੋਇਆ ਨਾ, ਜਦੋਂ ਮੋਹਣੀ ਰੂਪ ਧਾਰਿਆ ਸੀ ਭਗਵਾਨ ਜੀ ਨੇ, ਸ਼ਿਵਜੀ ਦਾ ਵੀ ਉਹ ਦੇਖ ਕੇ ਬਿੰਦ ਜਿਹਾ ਗਿਰ ਗਿਆ ਸੀ, ਉਹ ਚੁੱਕ ਕੇ ਫਿਰ ਗੋਹੇ 'ਚ ਮਿਲਿਆ, ਉਹਦੇ ਤੋਂ ਗੋਰਖਨਾਥ ਹੋਣੀ ਪੈਦਾ ਹੋ ਗਏ ਸਨ। ਇਸ ਤਰ੍ਹਾਂ ਦੇ ਇਹੋ ਜਿਹੇ ਪ੍ਰਸੰਗ ਇਹਨਾਂ ਦੇ ਹੈ। ਉਹ ਜਦੋਂ ਇਹ ਇਸ ਦੇ ਬਿੰਦ ਰਾਹੀਂ ਕਹਿੰਦੇ ਗੋਰਖਨਾਥ ਦੀ ਪੈਦਾਇਸ਼ ਉਹਨੀ ਉਹ ਸ਼ਿਵਰਾਤਰੀ ਦਾ ਦਿਨ ਰਹਿੰਦੇ ਆ। ਜਾਂ ਇਸੇ ਤਰ੍ਹਾਂ ਜਿਹੜੇ ਸ਼ਿਵਜੀ ਦੇ ਉਪਾਸ਼ਕ ਦੁਰਗਾ ਦੀ ਪੂਜਾ ਪੂਜਾ ਜੀ ਕਰਦੇ ਆ, ਇਹਨਾਂ ਦਾ ਦਿਨ ਜਾਂ ਨੀਯਤ ਕੀਤਾ ਹੋਇਆ ਰਹੋ ਵਿਚਾਰ। ਇਸ ਤਰ੍ਹਾਂ ਕਹਿੰਦੇ ਉਹ ਗੋਰਖਨਾਥ ਦਾ ਜਨਮ ਦਿਹਾੜਾ ਜਾਣ ਕੇ ਇਹ ਚੱਲ ਮੰਦਰ 'ਤੇ ਇਕੱਠੇ ਹੁੰਦੇ ਮੇਲਾ ਮਨਾਉਂਦੇ ਆ। ਤੇ ਸਾਰੇ ਸਿਰ ਉੱਤੇ ਵੀ ਆ ਕੇ ਉਹਨਾਂ ਨੇ ਆਸਣ ਜੇ ਲਾ ਲਏ ਤੇ ਬੈਠੇ ਜਪ ਪੂਜਾ ਨਰ ਆਏ ਆ ਕੇ ਬੈਠਦੇ ਸਾਲ ਤੋਂ ਬਾਅਦ ਬੜੇ ਲੋਕ ਆ ਕੇ ਇਹਨਾਂ ਨੂੰ ਪੂਜਦੇ ਮੰਨਦੇ ਤੇ ਦਿਨ ਮਨਤਾ ਹੋਤ ਬਧੇਰੀ ਆ ਸ਼ਿਵਰਾਤਰੀ ਦੇ ਦਿਨ ਵਾਲੇ ਦਿਨ ਸਮੇਂ ਇਹਨਾਂ ਦੀ ਸਿੱਧਾ ਨਾਥਾਂ ਦੀ ਬੜੀ ਕਹਿੰਦੇ ਮਨਤਾ ਪੂਜਾ ਹੁੰਦੀ ਭੇਟ ਚੜਾਵੇ ਆਨ ਕਨੇਰੀ ਅੰਤ ਲੋਕ ਆ ਕੇ ਸਿੱਧਾ ਨਾਥਾਂ ਨੂੰ ਭੇਟਾ ਚੜਾਉਂਦੇ ਸਿੱਧਨ ਮੇਲਾ ਲੱਖ ਜਗਨਾਥਾ ਇੱਧਰ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਵੀ ਸਿੱਧਾਂ ਦਾ ਜਿਹੜਾ ਮੇਲਾ ਉਹ ਚੱਲ ਬਟਾਲੇ ਲੱਗਣਾ ਹੈ ਗਮਨ ਕੀਨ ਕੁਛ ਸਿੱਖ ਲੈ ਸਾਥਾ ਥੋੜੇ ਬਹੁਤੇ ਸਿੱਖ ਨਾਲ ਲੈ ਕੇ ਮਹਾਰਾਜ ਵੀ ਚੱਲ ਕੇ ਆ ਗਏ ਇੱਧਰ ਨੂੰ ਹੀ ਤੇ ਛਿਨ ਹੋਤੋ ਅਜਿੱਤਾ ਪਾਸੂ ਜਦੋਂ ਮਹਾਰਾਜ ਚੱਲੇ ਹਨ ਉਸ ਵੇਲੇ ਜਿਹੜਾ ਅਜਿੱਤਾ ਚੌਧਰੀ ਆਪ ਜੀ ਦੀ ਹਜੂਰੀ ਵਿੱਚ ਹੀ ਹੈ ਸੀ ਕੋਲ ਹੀ ਸੀ ਸੋਭੀ ਸੰਗ ਸੋਭੀ ਗਯੋ ਸੰਗ ਸੁਖ ਰਾਹੀ ਬਾਲਾ ਜੀ ਕਹਿੰਦੇ ਆ ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਨਾਲ ਅਜਿੱਤਾ ਚੌਧਰੀ ਵੀ ਚਲਿਆ ਗਿਆ ਬਾਕੀ ਗੁਰਸਿੱਖ ਵੀ ਗੁਰ ਚਲੇ ਗਏ ਭਾਈ ਬਾਲਾ ਜੀ ਆਪਣਾ ਨਾਂ ਨੀ ਲੈਂਦੇ ਵੀ ਮੈਂ ਵੀ ਗਿਆ ਨਾਲ ਆਪ ਵੀ ਗਏ ਸਨ ਪਹੁੰਚੇ ਤਾਂ ਜਾਏ ਕੀ ਡੇਰਾ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮਾਰਾ ਉੱਥੇ ਜਾ ਪਹੁੰਚ ਜਾ ਆਪਣਾ ਟਿਕਾਣਾ ਕੀਤਾ ਭੀ ਰਜਨੀ ਅੱਧ ਅੱਤ ਅਧਕ ਅੰਧੇਰਾ ਰਾਤ ਹੋਇਆ ਹੀ ਹੈ ਬਹੁਤਾ ਕਹਿੰਦੇ ਹਨੇਰਾ ਜਾ ਹੋਇਆ ਹੈ ਤੇ ਛਿਨ ਵੱਡੀ ਅੰਧੇਰੀ ਆਈ ਉਸ ਸਮੇਂ ਬੜੀ ਤਕੜੀ ਹਨੇਰੀ ਜੀ ਆ ਗਈ ਹਾਂ ਜੇ ਬਹੁ ਕੰਕਰ ਧੂ ਉਡਾਈ ਕਹਿੰਦੇ ਬੜਾ ਕੰਕਰਾਂ ਹੋਰ ਧੂੜ ਜੀ ਉਡਾਣਾ ਕੀਤੀ ਕਰਕਾ ਕੀ ਬਹੁ ਵਰਖਾ ਬਰਖੀ ਹੋਰ ਗੜਿਆਂ ਦੀ ਬਹੁਤ ਤਕੜੀ ਜਿਹੜੀ ਬਾਰਿਸ਼ ਹੈ ਬਰਸੀ ਹੈ ਬਹੁਤ ਬਾਰਿਸ਼ ਹੋਈ ਹੈ ਕਰਕੀ ਤੜਤ ਨਰਨ ਧ੍ਰਿਤ ਧਰਕੀ ਆਕਾਸ਼ ਵੀ ਜੀ ਕਹਿੰਦੇ ਕੜਕੀ ਹੈ ਲੋਕਾਂ ਦਾ ਧੀਰਜ ਜਾਂ ਕਹਿੰਦੇ ਧਰਕੀ ਕੀ ਹਿੱਲ ਗਿਆ ਪੱਤਰੀ ਪਰ ਪੱਤਰੀ ਜੇ ਵਾਸਾ ਪੱਤਰੀ ਪਰ ਕੀ ਬਿਰਸ਼ਾ ਉਪਰ ਪੱਤਰੀ ਕੇ ਜਿਹੜੇ ਪੰਛੀ ਸਨ ਬਸਣ ਵਾਲੇ ਭਯੋ ਸਮੇ ਤੇ ਸਭ ਕੋ ਨਾਸ਼ਾ ਸਮੇ ਸਾਰਿਆਂ ਪੰਛੀਆਂ ਦਾ ਕਹਿੰਦੇ ਹਨੇਰੀ ਗੜਿਆਂ ਨਾਲ ਨਾਸ ਹੋ ਗਏ ਸਭ ਮਰ ਮੁੱਕ ਗਏ ਪੰਛੀ ਬਹਰੋ ਭੋਰ ਜਬੈ ਹੋਏ ਆਈ ਫਿਰ ਜਦੋਂ ਕਹਿੰਦੇ ਰਾਤ ਬਰੀਤਣ ਤੋਂ ਬਾਅਦ ਸਵੇਰ ਹੋਏ ਆਈ ਮੇਲਾ ਬਹੁਤ ਭਯੋ ਇਕਠਾਈ ਇੱਥੇ ਚੱਲ ਬਟਾਲੇ ਮੰਦਰ ਦੇ ਕੋਲੇ ਬਹੁਤ ਲੋਕਾਂ ਦਾ ਘੱਟ ਜਾ ਹੋਇਆ ਉੱਚੇ ਇੱਕ ਬਿਲੋਕ ਸ਼ੁਭ ਥਾਨਾ ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਉੱਚਾ ਸਥਾਨ ਜਾ ਦੇ ਕੇ ਤਹਾਂ ਬੈਠ ਗਏ ਕਿਰਪਾ ਨਿਧਾਨਾ ਉੱਚੇ ਸਥਾਨ ਤੇ ਕਿਰਪਾ ਦੇ ਖਜ਼ਾਨੇ ਜੇ ਜਾ ਬੈਠੇ ਹਨ ਗੁਰ ਆਗਮਨ ਸੁਨਹਿ ਨਰ ਜੋਈ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਚੱਲ ਬਟਾਲੇ ਆਉਣਾ ਜਿਹੜੇ ਮਾਈ ਭਾਈ ਸੁਣਦੇ ਦੌਰ ਦੌਰ ਦਰਸਹਿ ਸਭ ਕੋਈ ਸਿੱਧਾ ਨਾਥਾਂ ਵੱਲ ਨੂੰ ਤੱਕ ਕੋਈ ਨੀ ਜਾਂਦਾ ਹੈ ਭੱਜ ਭੱਜ ਕੇ ਮਹਾਰਾਜ ਦੇ ਆ ਕੇ ਦਰਸ਼ਨ ਕਰਦੇ ਜਿਤੀ ਭੇਟ ਸਿੱਧਨ ਕੀ ਆਨੀ ਇੱਕ ਲੋਕਾਂ ਨੇ ਕਹਿੰਦੇ ਸਿੱਧਾ ਨਾਥਾਂ ਨੂੰ ਭੇਟਾ ਕਰਨ ਲਈ ਕੋਈ ਮਾਇਆ ਹੋਰ ਵਸਤੂ ਲਿਆਂਦੀ ਸੀ ਸਰਬ ਸਮਰਪਹਿ ਸ੍ਰੀ ਗੁਣ ਖਾਨੀ ਸਾਰੀ ਭੇਟਾ ਮਹਾਰਾਜ ਦੇ ਲਿਆ ਕੇ ਅੱਗੇ ਰੱਖੀ ਜਾਂਦੇ ਮਹਾਰਾਜ ਦੇ ਅੱਗੇ ਭੇਟਾ ਕਰੀ ਜਾਂਦੇ ਅਤਿਸ਼ੈ ਭੀਰ ਭਈ ਪ੍ਰਭ ਪਾਸੂ ਗੁਰੂ ਮਹਾਰਾਜ ਦੇ ਕੋਲ ਤਾਂ ਬਹੁਤੀ ਕਹਿੰਦੇ ਲੋਕਾਂ ਦੀ ਭੀੜ ਹੋ ਗਈ ਬਹੁਤਾ ਇਕੱਠ ਹੋ ਗਿਆ ਫਲ ਕੋ ਵੰਸ਼ ਕਰ ਹੈ ਅਰਦਾਸੂ ਤਰ੍ਹਾਂ ਤਰ੍ਹਾਂ ਦੇ ਫਲ ਦੀ ਇੱਛਾ ਰੱਖ ਕੇ ਕਾਮਨਾ ਰੱਖ ਕੇ ਅਰਦਾਸਾਂ ਬੇਨਤੀਆਂ ਕਰਦੇ ਖਰੋ ਹੋਣ ਕੋ ਥਾਂ ਨ ਪਾਵੇ ਹੈ ਇੰਨੀ ਮਾਰਾ ਭੀੜ ਹੋ ਰਹੀ ਹੈ ਖਣ ਦਾ ਕੋਈ ਥਾਂ ਨੀ ਪਾ ਰਹੀ ਹੈ ਬਦਨ ਬਿਲੋਕਾ ਹੈ ਔਰ ਹਰ ਖਾਵੇ ਹੈ ਮੇਰਾ ਵੀ ਮਾਰਾ ਦਾ ਮੁੱਖ ਤੱਕਦਾ ਹੈ ਉਹ ਕਹਿੰਦੇ ਖੁਸ਼ ਹੋ ਜਾਂਦਾ ਦੇ ਵਿੱਚ ਵੀ ਧੰਨ ਭਾਗ ਹੈ ਮਹਾਰਾਜ ਦੇ ਮੈਂ ਦਰਸ਼ਨ ਕਰ ਲਏ ਅੱਜ ਨਰ ਨਾਰੀ ਬਹੁ ਭੇਟ ਚੜਾਏ ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਪੁਰਸ਼ ਹੈ ਮਹਾਰਾਜ ਕੋਲ ਲਿਆ ਲਿਆ ਕੇ ਭੇਟਾ ਚੜਾਈ ਤੁਰੇ ਜਾਂਦੇ ਬੰਦਾ ਹੈ ਦੂਰ ਹੈ ਤੇ ਸਿਰ ਨਿਆਏ ਕਈਆਂ ਨੂੰ ਨੇੜੇ ਹੋਣ ਦਾ ਸਮਾਂ ਨੀ ਮਿਲਦਾ ਉਹ ਦੂਰੇ ਖੜੋਤੇ ਮਹਾਰਾਜ ਨੂੰ ਮੱਥੇ ਟੇਕੀ ਜਾ ਰਹੇ ਦਰਸ਼ਨ ਕਰਤ ਨਾ ਤ੍ਰਿਪਤ ਹੈ ਕੈਸੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਕਿਵੇਂ ਕੋਈ ਤ੍ਰਿਪਤ ਨਹੀਂ ਹੁੰਦੇ, ਰੱਜ ਨਹੀਂ ਆਉਂਦਾ ਵੀ ਉਹ ਕਹਿੰਦੇ ਵੀ ਦਰਸ਼ਨ ਕਰੀ ਹੀ ਚੱਲੀਏ। ਬ੍ਰਿੰਦ ਚਕੋਰ ਚੰਦਰਮਾ ਜੈਸੇ ਜੈਸੀਆਂ ਬਹੁਤਾਂ ਚਕੋਰਾਂ ਪੂਰਨਮਾਸੀ ਦੇ ਚੰਦਰਮਾ ਨੂੰ ਤੱਕੀ ਤੁਰੀ ਜਾਂਦੀਆਂ ਸਾਰੀ ਰਾਤ ਦੇਖੀ ਜਾ ਰਹੇ ਗੁਰੂ ਕੇ ਸਿੱਖ ਸਿੱਖਣੀ ਆ। ਪਾਇਨ ਪਾਸੋ ਪਾਇਨ ਪੂਰੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਕੋਲ ਬਹੁਤੀ ਜਿਹੜੀ ਭੇਟਾ ਹੈ। ਭਈ ਅਨੇਕ ਵਿਧਨ ਕੀ ਰੂਰੀ ਅਨੇਕਾਂ ਤਰ੍ਹਾਂ ਦੀ ਸੁੰਦਰ ਭੇਟਾ ਕਹਿੰਦੇ ਬਹੁਤ ਹੀ ਇਕੱਠੀ ਹੋ ਗਈ, ਢੇਰ ਲੱਗ ਗਿਆ। ਕੋਈ ਨ ਗਮਨਿਓ ਸਿੱਧਨ ਪਾਸੂ ਇੱਧਰ ਜਿਹੜੇ ਸਿੱਧ ਆਸਣ ਲਾਈ ਬੈਠੇ ਸੀ ਇਹਨਾਂ ਕੋਲ ਕੋਈ ਵੀ ਨੀ ਗਿਆ। ਅੱਜ ਬੈਠੇ ਦੇਖਤ ਮਿਟਿਓ ਹੁਲਾਸੂ ਬੈਠੇ ਹੋਏ ਦੇਖ ਰਹੇ ਆ, ਜਿਹੜਾ ਮਨ ਵਿੱਚ ਆਚਰਿਆ ਸੀ ਵੀ ਅੱਜ ਮੱਥੇ ਟਿਕਣਗੇ ਬਹੁਤ ਕੁਛ ਆਊਗਾ, ਖਤਮ ਹੋ ਗਿਆ ਵਿਚਾਰਿਆਂ ਦਾ। ਮਨਤਾ ਤੇ ਨਿਰਾਸ਼ ਮਨ ਮਾਹੀ ਮਨ ਦੇ ਵਿੱਚ ਵੀ ਹੁਣ ਤਾਂ ਕੋਈ ਮਨਤਾ ਪੂਜਾ ਹੋ ਰਹੀ ਹੈ, ਨਿਰਾਸੇ ਜੇ ਹੋ ਗਏ ਹਨ। ਇੱਕ ਉਪਾਏ ਨ ਪਹੁੰਚੀ ਨਾਹੀ ਹੱਦ ਹੋ ਗਈ, ਅੱਗੇ ਤਾਂ ਢੇਰ ਲੱਗ ਜਾਂਦੇ, ਅੱਜ ਤਾਂ ਇੱਕ ਭੇਟਾ ਵੀ ਕੋਈ ਸਾਡੇ ਕੋਲ ਨੀ ਪੁੱਜੀ, ਕੋਈ ਆਇਆ ਹੀ ਨਹੀਂ ਹੈ। ਮਨ ਖੁਨਸਾਏ ਸੋਗ ਬਹੁਤਾਰਾ ਮਨ ਦੇ ਵਿੱਚ ਗੁੱਸਾ ਜਾ ਖਾਧਾ ਤੇ ਬੜਾ ਸੋਗ ਜਾ ਧਾਰਿਆ ਇਹਨਾਂ ਨੇ। ਹੋਏ ਏਕਟੇ ਮਤੋ ਵਿਚਾਰਾ ਵੀਰੀ ਕਹਿੰਦੇ ਸਿੱਧ ਨਾਲ ਇਕੱਠੇ ਹੋ ਗਏ, ਸਾਰਿਆਂ ਨੇ ਸਲਾਹ ਜੀ ਪਕਾਈ ਹੈ। ਅਬ ਤੋ ਪੂਜਾ ਹਟੀ ਹਮਾਰੀ ਸਿੱਧਾ ਨਾਥੋ, ਹੁਣ ਤਾਂ ਸਾਡੀ ਤਾਂ ਪੂਜਾ ਜਿਹੜੀ ਸੀ ਹਟ ਹੁਟ ਗਈ ਹੈ। ਜੇ ਨਾ ਕਰੋ ਇਸ ਕੋ ਉਪਚਾਰੀ ਆਪਾਂ ਵੀ ਇਹ ਜਿਹੜੀ ਮਨਤਾ ਪੂਜਾ ਇਹਦਾ ਕੋਈ ਯਤਨ ਨਹੀਂ ਕਰਾਂਗੇ, ਲੋਕ ਨਾ ਮੰਨ ਹੈਗੇ ਕਿਸ ਤੌਰ ਫਿਰ ਵੀ ਕਿਸੇ ਤੌਰ ਤਰੀਕੇ ਨਾਲ ਸਾਨੂੰ ਨੂੰ ਲੋਕ ਮੰਨਣ ਪੂਜਣਗੇ। ਜੇ ਨਾ ਕਰ ਹੈ ਮਿਲ ਕੇ ਇਸ ਹੋਰਾ ਇਹ ਵੀ ਆਪਾਂ ਰਲ ਮਿਲ ਕੇ ਗੁਰੂ ਨਾਨਕ ਨੂੰ ਹੌਲਾ ਨੀ ਨਾ ਕਰਦੇ, ਇਹਨੂੰ ਸ਼ਰਮਸ਼ਾਰ ਨੀ ਕਰਦੇ। ਅਬ ਮੇਲਾ ਹੈ ਪੂਰਨ ਭਾਰੀ ਆਪਾਂ ਵਿੱਚ ਹੀ ਸਲਾਹ ਕਰਦੇ ਵੀ ਹੁਣ ਲੋਕਾਂ ਦਾ ਬੜਾ ਮੇਲਾ ਭਰਿਆ, ਬੜਾ ਇਕੱਠ ਹੋਇਆ ਹੋਇਆ, ਇਸੇ ਲਜਾਵਾ ਕਿਸੂ ਪ੍ਰਕਾਰੀ ਆਪਾਂ ਕਿਸੇ ਢੰਗ ਨਾਲ ਲੋਕਾਂ ਦੇ ਸਾਹਮਣੇ ਇਹਨੂੰ ਸ਼ਰਮਿੰਦਤ ਕਰਦੇ ਹੋ, ਇਹਦੀ ਇੱਜ਼ਤ ਬਰੋਜ ਹੀ ਲਵਾ ਦਿਓ। ਸ਼ਕਤ ਦਿਖਾਵਾ ਚਰਚਾ ਕਰੀਏ ਪਹਿਲਾਂ ਆਪੋ ਆਪਣੀਆਂ ਸ਼ਕਤੀਆਂ ਦਿਖਾਈਏ ਤੇ ਫਿਰ ਇਹਨਾਂ ਨਾਲ ਗਿਆਨ ਚਰਚਾ ਕਰੀਏ। ਨਰਨ ਹਜੂਰ ਗਰਭ ਪਰ ਹਰੀਏ ਲੋਕਾਂ ਦੇ ਸਾਹਮਣੇ ਗੁਰੂ ਨਾਨਕ ਦਾ ਕਹਿੰਦੇ ਹੰਕਾਰ ਆਪਾਂ ਦੂਰ ਕਰ ਦਈਏ। ਇਸ ਪ੍ਰਕਾਰ ਜਬ ਹੀ ਤੁਮ ਕਰੋ ਇਉਂ ਆਪੋ ਵਿੱਚ ਹੀ ਕਹਿੰਦੇ ਵੀ ਜਦੋਂ ਆਪਾਂ ਇਉਂ ਲੋਕਾਂ ਦੇ ਸਾਹਮਣੇ ਗੁਰੂ ਨਾਨਕ ਨੂੰ ਕਰਾਂਗੇ ਨਾ ਸ਼ਕਤੀ ਦਿਖਾ ਕੇ ਸ਼ਰਮਿੰਦ ਤੇ ਗਿਆਨ ਚਰਚਾ ਵਿੱਚ ਹਰਾ ਦਿਆਂਗੇ। ਤੋ ਮਨਤਾ ਇੱਛਾ ਉਰ ਧਰਮ ਵੀ ਆਪਿਓ ਆਪਣੇ ਮਨਾਂ ਵਿੱਚ ਵੀ ਸਾਡੀ ਮਨਤਾ ਪੂਜਾ ਹੋਈ ਇੱਛਾ ਰੱਖਿਓ ਤੁਸੀਂ। ਨਤਰ ਨਿਰਾਸ਼ ਹੋਏ ਅਬ ਜਾਵੋ ਨਹੀਂ ਤਾਂ ਵੀ ਸਿੱਧੋ ਨਾਥ ਇੱਥੋਂ ਨਿਰਾਸ਼ੇ ਜੇ ਹੋ ਕੇ ਚਲੇ ਜਾਓ। ਆਏ ਨਾ ਬਾਹਰੋ ਆਸਨ ਲਾਵੋ ਮੁੜ ਕੇ ਕਹਿੰਦੇ ਜਿੰਨੇ ਮਰਜ਼ੀ ਇੱਥੇ ਮੇਲੇ ਆਈ ਜਾਣ ਕੋਈ ਆਸਨ ਲਾਏ ਕੋਈ ਨਾ ਆ ਕੇ ਬੈਠਿਓ ਇੱਥੇ। ਮਤੋ ਸੁਣਾਏ ਸੁਮੰਗਲ ਨਾਥਾ ਮਤੋ ਸੁਨਤ ਅਸ ਮੰਗਲ ਨਾਥਾ ਇਸ ਤਰ੍ਹਾਂ ਦਾ ਕਹਿੰਦੇ ਸਿੱਧਾ ਨਾਥਾਂ ਦਾ ਜਿਹੜਾ ਮਤ ਹੈ ਮਸ਼ਵਰਾ ਜਿਹਾ ਸੁਣ ਕੇ ਬਾਕੀ ਤਾਂ ਚੁੱਪ ਰਹੇ ਆ ਸਿਆਣੇ। ਮੰਗਲ ਨਾਥ ਜਿਹੜਾ ਸਭ ਤੋਂ ਮਹਾਨ ਸਿਆਣਾ ਸੀ, ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਸੀ, ਸਿੱਖ ਦੇਨ ਬੋਲਿਓ ਸਭ ਸਾਥਾ ਇਹ ਸਾਰੇ ਹੰਕਾਰੀ ਸਿੱਧਿਆਂ ਨੂੰ ਚੰਗੀਆਂ ਸਿੱਖਿਆ ਦੇਣ ਵਾਸਤੇ ਬੋਲਿਆ ਚੱਲਿਆ। ਪੂਰਬ ਤੁਮ ਚਰਚਾ ਕਰ ਹਾਰੇ ਸਿੱਧੋ ਨਾਥੋ ਸਵੇਰ ਪਰਬਤ ਤੇ ਹੋਰ ਥਾਵਾਂ ਤੇ ਤੁਸੀਂ ਪਹਿਲਾਂ ਵੀ ਚਰਚਾ ਕਰ ਕਰਕੇ ਹੰਬਹਾਰੀ ਗਏ ਹੋ ਨਾ। ਅਨਕ ਭਾਂਤ ਕੀ ਸ਼ਕਤ ਦਿਖਾ ਰਹੇ ਅਨੇਕਾਂ ਤਰ੍ਹਾਂ ਦੀਆਂ ਤੁਸੀਂ ਸ਼ਕਤੀਆਂ ਵੀ ਬਥੇਰੀਆਂ ਦਿਖਾਈਆਂ ਨਾਨਕ ਮਤੇ ਹੋਰ ਸਵੇਰ ਪਰਬਤ ਤੇ ਇੱਥੇ ਵੀ ਪਹਿਲਾਂ ਦਿਖਾਈਆਂ ਹੀ ਹੈ। ਜਿਸ ਜਿਸ ਵਿਖੇ ਹੋ ਤੋ ਬਲ ਜੇਤਾ ਜਿਸ ਜਿਸ ਦੇ ਵਿੱਚ ਜਿੰਨਾ ਜਿੰਨਾ ਸ਼ਕਤੀ ਦਾ ਕੋਈ ਬਲ ਹੈਗਾ ਸੀ ਨਿਜ ਨਿਜ ਸਭ ਨ ਲਗਾਇਓ ਤੇ ਤਾ ਪਹਿਲਾਂ ਵੀ ਸਾਰੇ ਨੇ ਆਪੋ ਆਪਣਾ ਪੂਰਾ ਪੂਰਾ ਬਲ ਲਗਾਇਆ ਹੀ ਹੈ। ਹਰ ਪਰੇ ਮੁਖ ਬੋਲੇ ਨਾਹੀ ਦੇਖ ਲੋ ਉਦੋਂ ਤੁਸੀਂ ਹੰਭ ਪਏ ਸੀ ਮੂੰਹ ਤੋਂ ਕਹਿੰਦੇ ਬੋਲ ਨੀ ਸਕੇ ਸੀ। ਅਬ ਤੁਮ ਗਰਭਤ ਹੋ ਮਨ ਮਾਹੀ ਹੁਣ ਫਿਰ ਤੁਸੀਂ ਆਪੋ ਆਪਣੇ ਮਨਾਂ ਵਿੱਚ ਹੰਕਾਰ ਜਾ ਕਰਦੇ ਹੋ ਫਿਰ ਵੱਖਰੇ ਜੇ ਫਿਰਦੇ ਹੱਠ ਕੋ ਕਰਹੋ ਲਾਜ ਕੋ ਖੋਈ। ਕਹਿੰਦੇ ਹੱਠ ਕਰਦੇ ਜਿਰ ਕਰਦੇ ਆਪਣੀ ਸ਼ਰਮ ਤੁਸੀਂ ਲਾਈ ਹੋਈ ਹੈ, ਗੁਆਈ ਹੋਈ। ਤੁਮ ਤੇ ਹੋਰਾ ਹੋਏ ਨਾ ਸੋਈ। ਗੁਰਨਾਥ ਕਹਿੰਦਾ ਵੀ ਜਿੰਨਾ ਮਰਜ਼ੀ ਲਾ ਲਓ ਜ਼ੋਰ, ਗੁਰੂ ਨਾਨਕ ਸਾਹਿਬ ਤੁਹਾਤੋਂ ਹੋਲਾ ਨਹੀਂ ਹੋ, ਤੁਸੀਂ ਨਹੀਂ ਉਹਨੂੰ ਸ਼ਰਮਿੰਦਾ ਤੇ ਬੇਇੱਜ਼ਤ ਕਰ ਸਕੋਗੇ। ਸੋ ਲੱਜਤ ਹੋਵੇ ਨਹਿ ਕੈਸੇ। ਮੈਂ ਕਹਿੰਦੇ ਸਾਹਮਣੇ ਇੱਕ ਥਾਪੜ ਕੇ ਕਹਿੰਦਾ ਤੁਹਾਤੋਂ ਗੁਰੂ ਨਾਨਕ ਸ਼ਰਮਿੰਦਾ ਤੇ ਬੇਇੱਜ਼ਤ ਨਹੀਂ ਹੋ ਸਕਣਗੇ। ਤੁਮਕੋ ਜੀਤਾ ਹੈ ਗੋਬਿੰਦ ਤੈਸੇ। ਹੁਣ ਵੀ ਕਹਿੰਦਾ ਵੀ ਜਿਵੇਂ ਪਹਿਲਾਂ ਤੁਹਾਨੂੰ ਜਿੱਤਿਆ ਨਾ, ਉਸੇ ਤਰੀਕੇ ਨਾਲ ਮਹਾਰਾਜ ਨੇ ਤੁਹਾਨੂੰ ਫੇਰ ਜਿੱਤ ਲੈਣਾ, ਤੁਹਾਨੂੰ ਮੂੰਹ ਦੀ ਖਾਣੀ ਪੈਣੀ ਹੈ। ਤੁਮ ਨਿਜ ਮਨਤਾ ਚਾਹੋ ਜੇ ਪਾਈ। ਮੈਂ ਤੁਹਾਨੂੰ ਸਿੱਧਾ ਕਹਿੰਦਾ ਜੇ ਤੁਸੀਂ ਆਪਣੀ ਮਨਤਾ ਪੂਜਾ ਸੰਸਾਰ ਵਿੱਚ ਮੱਥੇ ਮੁੱਥੇ ਦੇ ਥੋੜੇ ਬਹੁਤੇ ਟਿਕਾਉਣੇ ਚਾਹੁੰਦੇ ਹੋ। ਸਰਬ ਗਰਬ ਨਿਜ ਦੇਹੁ ਨਸਾਈ। ਜਿਹੜਾ ਤੁਹਾਡੇ ਮਨ ਦੇ ਵਿੱਚ ਵੀ ਸਾਡੇ ਅੰਦਰ ਸ਼ਕਤੀ ਕਰਾਮਾਤ, ਅਸੀਂ ਪੜ੍ਹੇ ਲਿਖੇ ਹੰਕਾਰ ਜਾ ਗਵਾ ਦਿਓ, ਛੱਡ ਦਿਓ। ਹੋਏ ਅਨੁਸਾਰ ਮਿਲੋ ਅਬ ਤਾਹੀ। ਮਹਾਰਾਜ ਦੇ ਅਨੁਸਾਰ ਹੀ ਹੋ ਕੇ ਜਾ ਕੇ ਉਹਨਾਂ ਨੂੰ ਮਿਲੋ, ਜਿਹੜੋ ਜਿਵੇਂ ਸੇਵਕ ਮਿਲਦੇ ਹਨ। ਪਾਵੋ ਜੇ ਕਿਛ ਚੋਹ ਮਨ ਮਾਹੀ। ਜਿਹੜਾ ਵੀ ਤੁਸੀਂ ਮਨ ਵਿੱਚ ਚਾਹੁੰਦੇ ਹੋ ਹੀ ਪਾ ਲਓਗੇ ਉਹਨਾਂ ਕੋਲੋਂ। ਸੁਣ ਕੇ ਭੰਗਰ ਨਾਥ ਖਿਜਾਵਾ। ਬਾਕੀ ਤਾਂ ਚੁੱਪ ਰਹੇ, ਜਿਹੜਾ ਭੰਗਰ ਨਾਥ ਜ਼ਿਆਦਾ ਸੀ ਆਕੜ ਖਾਂ, ਇਹ ਕਹਿੰਦੇ ਬਹੁਤ ਖਿਜਿਆ। ਛੂਛੇ ਘੱਟ ਜਾਂ ਬਚਨ ਅਲਾਵਾ। ਖਾਲੀ ਘੜਾ ਬੋਲਦਾ ਹੁੰਦਾ ਨਾ ਹਵਾ ਆਉਣ ਤੋਂ, ਕਹਿੰਦੇ ਫਿਰ ਬੋਲਿਆ ਬਚਨ। ਪੂਰਬ ਹੀ ਪੱਖੀ ਤੇ ਸਕੇਰਾ। ਜਦੋਂ ਮੰਗਣ ਲਾਤਾ ਤੂੰ ਤਾਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਉਦੋਂ ਤੋਂ ਲੈ ਕੇ ਪਹਿਲਾਂ ਤੋਂ ਤੋਂ ਉਹਨਾਂ ਦਾ ਪੱਖੀ ਹੈ। ਕਰ ਤੋ ਰਹੋ ਵਿਪਰਜੈ ਚੇਰਾ। ਸਾਡੇ ਨਾਲ ਹੀ ਉਲਟਾ ਤੂੰ ਝਗੜਾ ਕਰਦਾ ਰਹੇ, ਸਾਨੂੰ ਹੀ ਕਹਿੰਦਾ ਰਿਹਾ ਉਹਨਾਂ ਦੇ ਚਰਨੀ ਪੈ ਜਾਓ, ਉਹਨਾਂ ਦੇ ਸਿੱਖ ਬਣ ਜਾਓ। ਆਪਣੋ ਪੰਥ ਛੋੜ ਤੈ ਦੀਨਾ। ਉਹ ਮੰਗਣ ਲਾਤਾ ਆਪਣਾ ਜਿਹੜਾ ਗੋਰਖਨਾਥ ਦਾ ਪੰਥ ਹੈ ਉਹ ਤਾਂ ਤੂੰ ਛੱਡ ਦਿੱਤਾ। ਤੇਹ ਕੋ ਮਤੋ ਗ੍ਰਹਿਣ ਕਰ ਲੀਨਾ। ਉਹ ਤਾਂ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਤ ਹੈ ਉਹ ਗ੍ਰਹਿਣ ਕਰ ਲਿਆ, ਵਾਹਿਗੁਰੂ ਵਾਹਿਗੁਰੂ ਜਪ ਲਿਆ, ਯੋਗ ਸਾਧਨਾ ਛੱਡ ਬੈਠੇ। ਕਿਸ ਬਿਦ ਤੇਰੋ ਕਹਿਓ ਨਾ ਮਨ। ਉਹ ਮੰਗਣ ਲਾਤਾ ਤੇਰਾ ਕਿਹਾ ਸੀ ਕਿਸੇ ਤਰ੍ਹਾਂ ਬਿਲਕੁਲ ਨਹੀਂ ਮੰਨਾਂਗੇ। ਹਮ ਚਰਚਾ ਤੇ ਸੰਗ ਬਖਾਨਾ। ਦੇਖਦਿਆਂ ਦੇਖਦਿਆਂ ਅਸੀਂ ਗੁਰੂ ਨਾਨਕ ਨਾਲ ਚਰਚਾ ਕਰਾਂਗੇ, ਇਹੋ ਜਿਹੀ ਗੱਲ ਕਰਾਂਗੇ, ਗੱਲ ਨਹੀਂ ਆਉਣ ਦੇਵਾਂਗੇ। ਤੁਝ ਦੇਖਤ ਹਮ ਲੇਵੈ ਜੀ। ਉਹ ਮੰਗਣ ਲਾਤਾ ਤੇਰੇ ਦੇਖਦਿਆਂ ਦੇਖਦਿਆਂ ਗਿਆਨ ਚਰਚਾ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਿੱਤ ਲਵਾਂਗੇ। ਤੋ ਨਿਸਚੈ ਔਰ ਆਏ ਪ੍ਰਤੀਤੀ। ਤੇਰੇ ਦੇ ਵਿੱਚ ਯਕੀਨ ਵੀ ਭਰੋਸਾ ਵੀ ਆ ਜਾਏ ਜਾਂ ਯਕੀਨ ਵੀ ਆ ਜਾਏਗਾ। ਅਸ ਕਹਿ ਕਰ ਗਮਨੇ ਦਿਸ ਤਾਹੀ। ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਉਸ ਤਰਫ ਨੂੰ ਚੱਲੇ ਆ ਜਿੱਥੇ ਮਹਾਰਾਜ ਬੈਠੇ। ਪ੍ਰਭ ਢਿੱਗ ਭੀੜ ਹੁਤੀ ਬਹੁ ਜਾਹੀ। ਜਿੱਥੇ ਮਹਾਰਾਜ ਦੇ ਕੋਲ ਬੜੇ ਲੋਕਾਂ ਦੀ ਭੀੜ, ਬੜਾ ਤਾਂਤਾ ਲੱਗਿਆ ਹੋਇਆ। ਕਰਤ ਭਗਤੀਏ ਭਗਤ ਪ੍ਰਕਾਰਾ। ਮਹਾਰਾਜ ਦੇ ਨੇੜੇ ਜਿਹੜੇ ਰਾਸ ਧਾਰੀ ਉਹ ਰਾਸ ਪਾਈ ਜਾ ਰਹੇ। ਰਾਧਾ ਕ੍ਰਿਸ਼ਨ ਵੇਖ ਤਨ ਧਾਰਾ। ਕਿਸੇ ਨੇ ਕਹਿੰਦੇ ਰਾਸ ਧਾਰੀ ਨੇ ਰਾਧਾ ਬਣੀ ਹੋਈ ਹੈ, ਕਿਸੇ ਨੇ ਕ੍ਰਿਸ਼ਨ ਦਾ ਸਰੀਰ ਤੇ ਉਹ ਭੇਖ ਜਾ ਧਾਰਾ, ਕ੍ਰਿਸ਼ਨ ਬਣਿਆ ਫਿਰਦਾ ਉੱਥੇ। ਕੌਤਕ ਹੋਵਤ ਗੁਰੂ ਅਗਾਰੀ। ਮਹਾਰਾਜ ਦੇ ਸਾਹਮਣੇ ਕਹਿੰਦੇ ਰਾਸ ਧਾਰੀਆਂ ਦਾ ਤਮਾਸ਼ਾ ਹੋ ਰਿਹਾ, ਰਾਸ ਪਾ ਰਹੇ। ਤਿਖਾ ਤਮਾਸ਼ੋ ਬਹੁ ਨਰ ਨਾਰੀ। ਇੱਥੇ ਬਹੁਤ ਮਾਈ ਭਾਈ ਰਾਸ ਧਾਰੀਆਂ ਦਾ ਤਮਾਸ਼ਾ ਜਾ ਦੇਖੀ ਜਾਂਦੇ। ਅਧਿਕ ਭੀੜ ਭਰ ਰਹੀ ਚੁਫੇਰੇ। ਮਹਾਰਾਜ ਦੇ ਚਾਰ ਚੁਫੇਰੇ ਬੜੀ ਕਹਿੰਦੇ ਭੀੜ ਭਰ ਰਹੀ ਹੈ। ਖਰੇ ਹੋਣ ਕੋ ਥਾਉ ਨਹੇਰੇ। ਖਰੇ ਹੋਣ ਵਾਸਤੇ ਕੋਈ ਥਾਂ ਨਹੀਂ ਦਿਸਦਾ। ਲਕਸ਼ਮੀ ਬਰਖ ਰਹੀ ਤਹਿ ਭਾਰੀ। ਇਸ ਕਰਕੇ ਜਿਹੜੀ ਮਾਇਆ ਉੱਥੇ ਕਹਿੰਦੇ ਬੜੀ ਬਾਰਿਸ਼ ਕਰੜੀ ਬਰਸ ਰਹੀ ਹੈ। ਸਰਬ ਦੇਤ ਕਰ ਚਿੱਤ ਉਦਾਰੀ। ਸਾਰੇ ਚਿੱਤ ਨੂੰ ਖੋਲ ਖੋਲ ਕੇ ਮਾਇਆ ਦੋਰੇ ਰਾਸ ਧਾਰੀਆਂ ਨੂੰ, ਉਧਰ ਗੁਰੂ ਨਾਨਕ ਸਾਹਿਬ ਨੂੰ ਵੀ ਖੁੱਲੀ ਮਾਇਆ ਭੇਟ ਕਰ ਰਹੇ। ਅਸ ਮਹਿਮਾ ਕੋ ਪਿਖ ਖੁਨਸਾਏ। ਇਹੋ ਜੀ ਮਹਾਰਾਜ ਦੀ ਮਹਿਮਾ ਦੇਖ ਕੇ ਮਾਇਆ ਦਾ ਢੇਰ ਲੱਗਾ, ਕੱਪੜਿਆਂ ਦਾ ਢੇਰ ਲੱਗਾ, ਦੇਖ ਕੇ ਸਿਦਕ ਦਾ ਕਹਿੰਦੇ ਖਿਜ ਗਏ। ਜਰੀ ਨਾ ਜਾਏ ਜਰੇ ਪਛਤਾਏ। ਮਹਾਰਾਜ ਦੀ ਵਡਿਆਈ ਦੇਖ ਕੇ ਸਾਰੀ ਨੀ ਜਾਂਦੀ ਹੈ, ਸਰ ਮੱਚ ਗਏ ਤੇ ਪਛਤਾਉਣ ਲੱਗ ਪਏ। ਪਾਵਕ ਜਿਸ ਪ੍ਰਕਾਰ ਕ੍ਰਿਤ ਪਰਸੇ। ਹਾਂ ਭਾਈ ਬਾਲਾ ਜੀ ਕਹਿੰਦੇ ਅੱਗ ਨੂੰ ਜਿਵੇਂ ਘਿਓ ਛੋ ਜਾਵੇ, ਘਿਓ ਪਾ ਦਈਏ ਅੱਗ ਵਿੱਚ। ਸਿੱਧਨ ਰਿਸ ਬ੍ਰਿਧੀ ਤਬ ਸਰਸੇ। ਇਸੇ ਤਰ੍ਹਾਂ ਸਿੱਧਾਂ ਦਾ ਜਿਹੜਾ ਗੁੱਸਾ ਹੈ ਨਾ, ਕਹਿੰਦੇ ਬਹੁਤਾ ਵੱਧ ਗਿਆ, ਜਿਵੇਂ ਘਿਓ ਅੱਗ ਵਿੱਚ ਪਾ ਦਈਏ ਅੱਗ ਹੋਰ ਵੱਧ ਜਾਂਦੀ ਹੈ। ਮਹਾਰਾਜ ਦੀ ਵਡਿਆਈ ਦੇਖ ਕੇ ਹੋਰ ਗੁੱਸਾ ਚੜਿਆ, ਹੋਰ ਸੜੇ ਮੱਚੇ। ਨਿਰਤਕ ਨਿਕਟ ਜੋ ਲੋਟਾ ਹੋਈ। ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਨਿਰਤਕਾਰੀ ਕਰਨ ਵਾਲਾ, ਰਾਸ ਪਾਉਣ ਵਾਲਾ, ਉਹਦੇ ਕੋਲ ਜਿਹੜਾ ਕੋਈ ਲੋਟਾ ਜਾ ਹੈ ਸੀ। ਹੁਤੋ ਦਰਬ ਸੋ ਪੂਰਨ ਸੋਈ। ਸਾਰਾ ਲੋਟਾ ਜੀ ਧੰਦੇ ਨਾਲ ਪੂਰਾ ਹੀ ਭਰਿਆ ਸੀ। ਨਕੋ ਨਕ ਭੰਗਰ ਨਾਥ ਗੁਪਤ ਤਬ ਹੈ ਕੈ। ਭੰਗਰ ਨਾਥ ਅਨਮਾ ਸਿੱਧੀ ਨਾਲ ਛੋਟਾ ਜਾ ਨਿੱਕਾ ਜਾ ਬਣ ਕੇ ਗੁਪਤ ਜਾ ਹੋ ਕੇ ਲੁਕ ਛਿਪ ਕੇ। ਕਹੂੰ ਦੁਰਾਇਓ ਲੋਟਾ ਲੈ ਕੇ। ਆਹ ਕਹਿੰਦੇ ਰਾਸ ਧਾਰੀਏ ਤਾਂ ਲੋਟਾ ਜਾ ਲੈ ਕੇ ਕਿਤੇ ਜਾ ਕੇ ਲੁਕੋ ਛੁਪੋ ਦਿੱਤਾ। ਨਿਰਤਕ ਨਿਕਟ ਪਿਖਿਓ ਸੋ ਨਾਹੀ। ਨਿਰਤਕਾਰੀ ਵਾਲੇ ਨੇ ਆਪਣੇ ਕੋਲ ਲੋਟਾ ਜਾ ਮਾਇਆ ਵਾਲਾ ਨਾ ਦੇ ਕੇ। ਬਿਸਰੀ ਭਗਤ ਝੁਰਤ ਉਰ ਮਾਹੀ। ਉਹ ਤਾਂ ਰਾਸ ਪਾਉਣੀ ਭੁੱਲ ਗਈ, ਉਹ ਤਾਂ ਮਨ ਵਿੱਚ ਝੂਰਨ ਲੱਗ ਗਿਆ, ਭਾਦੀ ਬਣ ਗਈ ਵਿਚਾਰੇ। ਕਹਿਣ ਲੱਗੇ ਲੋਟਾ ਕਿਨ ਲੀਨਾ। ਕੀ ਰਾਸ ਧਾਰੀਏ ਵੀ ਰਾਸ ਪਾਉਣੀ ਛੱਡ ਕੇ ਲਰਾ ਪਾਉਣ ਲੱਗ ਗਏ, ਉਹ ਲੋਟਾ ਸਾਡਾ ਰੁਪਿਆ ਵਾਲਾ ਕਿਨੇ ਲੈ ਲਿਆ। ਖੋਜਤ ਭਏ ਰੌਰ ਵੱਢ ਕੀਨਾ। ਰੌਲਾ ਰੱਪਾ ਜਾ ਪਾਇਆ, ਲੋਟਾ ਲੱਭਣ ਲੱਗ ਪਏ। ਸਿੱਧਨ ਮਤ ਸਰ ਧਰ ਕੀ ਖਾਮੀ। ਇਧਰ ਗੁਰੂ ਨਾਨਕ ਸਾਹਿਬ ਜੀ ਨੇ ਜਾਣਿਆ ਵੀ ਇਹ ਸਿੱਧਾ ਨਾਸਤਾਨੀ ਈਰਖਾ ਧਾਰ ਕੇ ਨਾ ਇੱਕ ਚਾਈ ਵਾਲੀ ਗੱਲ ਕੀਤੀ ਹੈ। ਸਰਬ ਜਾਣਕਾਰ ਅੰਤਰਯਾਮੀ। ਮਾਰਾ ਅੰਤਰਜਾਨੀ ਹੈ, ਸਾਰੀ ਜਾਣ ਲਈ ਵੀ ਇਹਨਾਂ ਨੇ ਇੱਕ ਚਾਈ ਕੀਤੀ ਹੈ। ਇਹ ਔਖੇ ਹੋਏ ਲੋਟਾ ਦੁਆ ਸਤ ਕੋਸ ਪਹੁੰਚਾਏ। ਮਾਰਾ ਨੇ ਜਾਣ ਲਿਆ ਵੀ ਭੰਗਰ ਨਾਸ ਨੇ ਜਿਹੜਾ ਇਹਨਾਂ ਦਾ ਧਨ ਵਾਲਾ ਲੋਟਾ ਸੀ 200 ਕੋਹ ਤੇ ਪਹੁੰਚਾ ਦਿੱਤਾ ਹੈ। ਨਭ ਮੈਂ ਕਰਕੇ ਸ਼ਕਤ ਟਿਕਾਏ। ਭੰਗਰ ਨਾਸ ਨੇ ਆਪਣੀ ਸ਼ਕਤੀ ਦੇ ਨਾਲ 200 ਕੋਹਾਂ ਤੇ ਆਕਾਸ਼ ਵਿੱਚ ਕਹਿੰਦੇ ਲੋਟੇ ਨੂੰ ਉੱਥੇ ਟਿਕਾਇਆ ਹੋਇਆ ਹੈ। ਸ੍ਰੀ ਗੁਰ ਬਿਨਾ ਬਿਲਮ ਤਹ ਜਾਏ। ਗੁਰੂ ਨਾਨਕ ਸਾਹਿਬ ਸੰਤ ਕਲਾ ਹੋਏ ਠਾਕਰ ਚੜਿਆ, ਕਹਿੰਦੇ ਬਿਨਾ ਦੇਰੀ ਤੋਂ ਜਾ ਕੇ ਉੱਥੇ 200 ਕੋਹ ਤੇ ਹੱਥ ਉਠਾਏ। ਦੀਨ ਢੇ ਤੇ ਹਤਾਏ। ਹੱਥ ਨਾਲ ਲੋਟਾ ਜਾ ਉੱਥੋਂ ਚੁੱਕ ਕੇ ਤੇ ਰਾਸ ਧਾਰੀਏ ਦੇ ਹੱਥ ਵਿੱਚ ਲਿਆ ਫੜਾਇਆ। ਪਿਖ ਅਜਮਤ ਪੁੰਨ ਸਿੱਧ ਰਸਾਏ। ਮਹਾਰਾਜ ਦੀ ਮਹਾਨ ਤਾਕਤ ਦੇਖ ਕੇ ਸਿੱਧ ਫਿਰ ਬਹੁਤੇ ਗੁੱਸੇ ਹੋ ਗਏ। ਚਰਚਾ ਹੇਤ ਨਿਕਟ ਚੱਲ ਆਏ। ਮਹਾਰਾਜ ਨਾਲ ਗਿਆਨ ਚਰਚਾ ਕਰਨ ਲਈ ਚੱਲ ਕੇ ਆ ਗਏ। ਭੰਗਰ ਨਾਥ ਭਨੈ ਅਤਮਾਨੀ। ਹਾਂ, ਜਿਵੇਂ ਭੰਗਰ ਨਾਥ ਬੋਲਿਆ ਚੱਲਿਆ ਸੀ ਤੇ ਮਹਾਰਾਜ ਨੇ ਖਰੀਆਂ ਖਰੀਆਂ ਇਹਨੂੰ ਵੀ ਸੁਣਾਈਆਂ ਸਨ। ਉਹ ਜਿਵੇਂ ਪ੍ਰਸੰਗ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵੀ ਸਰਵਣ ਕਰ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਨੀਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ। ਅੱਜ ਆਪਾਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ ਜੀ। ਸ੍ਰੀ ਗੁਰ ਬਿਨਾ ਬਿਲਮ ਤਹ ਜਾਈ। ਹੱਥ ਉਠਾਏ ਦੀਨ ਤੇ ਤਾਈ। ਪਿਖ ਅਜਮਤ ਪੁਨ ਸਿੱਧ ਰਸਾਏ। ਚਰਚਾ ਹੇਤ ਨਿਕਟ ਚੱਲ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਥ। ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਸਾਰ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ। ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪੁਰੂ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ।